ਹੀ ਪ੍ਰਸਾਦ ਸੱਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸ਼ਨ ਸੋਇ। ਵਾਹਿਗੁਰੂ ਸਾਹਿਬ ਜੀਓ ਚੌਪਈ। ਸਹਿਤ ਅਰਥ ਕੇ ਸ਼ਬਦ ਬਖਾਨਾ। ਸੁਨ ਪੰਡਤ ਹਾਨਿਓ ਨਿਜ ਮਾਨਾ। ਮੁਨ ਸਭ ਹੋਏ ਵਿਚਾਰਨ ਲਾਗਾ। ਉਚਰਤ ਸਤਿਅ ਕਰਤ ਅਨੁਰਾਗਾ। ਸਹਿਤ ਅਰਥ ਕੇ ਸ਼ਬਦ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਚਵਰ ਸ਼ਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਹਜ਼ੂਰੀ ਵਿਖੇ ਦੀਵਾਨ ਸਜ ਰਹੇ ਹੈ। ਸਜੇ ਹੋਏ ਦੀਵਾਨ ਵਿੱਚ ਗ੍ਰੰਥੀ ਸਾਹਿਬਾਨ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਰ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਕੁਝ ਕੁ ਸਮਾਂ ਸੱਚ ਕੀ ਬਾਣੀ ਤਰਕੀ ਬਾਣੀ ਦਾ ਪਾਠ ਜਾਪ ਹੋਇਆ ਹੈ। ਸੰਗੀਤ ਦੇ ਨਿਯਮਾਂ ਵਿੱਚ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਸ੍ਰੀ ਆਸਾ ਜੀ ਦੀ ਵਾਰ ਦੇ ਕੁਝ ਸਲੋਕਾਂ ਪੌੜੀਆਂ, ਗੁਰੂ ਰਾਮਦਾਸ ਸਾਹਿਬ ਜੀ ਦੇ ਕੁਝ ਛੱਕਿਆ ਸਹਿਤ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਆ ਮਾਈ ਭਾਈ ਹਾਜ਼ਰੀਆਂ ਭਰਦੇ ਹੋਏ ਸੰਗਤ ਰੂਪ ਵਿੱਚ ਜੁੜ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਲਾਹਾ ਹਾਸਿਲ ਕਰ ਰਹੇ ਸੀ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਬੇਣੀ ਮਾਧੋ ਨਾਮ ਦਾ ਵਿਦਵਾਨ ਜਿਵੇਂ ਚਰਨ ਛਰਨ ਚੱਲ ਕੇ ਆਇਆ, ਜਿਸ ਨੂੰ ਬਹੁਤ ਹੀ ਤਕੜਾ ਵਿਦਿਆ ਦਾ ਮਾਣ ਹੰਕਾਰ ਹੋਇਆ ਹੋਇਆ ਸੀ। ਵਿਦਿਆ ਦੇ ਬਲ ਕਰਕੇ ਇਸਨੇ ਬੜੇ ਬੜੇ ਵਿਦਵਾਨਾਂ 'ਤੇ ਵੀ ਵਿਜੇ ਹਾਸਿਲ ਕਰ ਲਈ ਸੀ। ਜਿੱਥੇ ਵੀ ਕੋਈ ਵਿਦਵਾਨ ਸੁਣਦਾ ਸੀ, ਉੱਥੇ ਸ਼ਹਿਰ ਜਾ ਕੇ ਇਸ਼ਤਿਹਾਰਬਾਜ਼ੀ ਕਰਨ ਦਾ ਲਿਖ ਕੇ ਲਾ ਦਿੰਦਾ ਸੀ ਵੀ ਤੁਹਾਡਾ ਜਿਹੜਾ ਵਿਦਵਾਨ ਹੈ ਜੋ ਮੈਨੂੰ ਜਿੱਤ ਜਾਏ, ਜਿੰਨੇ ਮੈਂ ਪੁਸਤਕ ਪੜ੍ਹੇ ਆ ਮੇਰੇ ਕੋਲੋਂ ਲੈ ਲਏਗਾ। ਜੇ ਮੈਂ ਜਿੱਤ ਗਿਆ ਫਿਰ ਉਹਨੇ ਜਿੰਨੇ ਪੁਸਤਕ ਪੜ੍ਹੇ ਹੈ ਕੋਲ ਰੱਖੇ ਉਹ ਸਾਰੇ ਮੈਂ ਲਵਾਂਗਾ। ਇਸ ਤਰ੍ਹਾਂ ਦੀ ਸ਼ਰਤ ਰੱਖ ਕੇ ਫਿਰ ਚਰਚਾ ਸ਼ੁਰੂ ਕਰ ਦਿੰਦਾ। ਹੋਰ ਲੋਕ ਵੀ ਇਹਦੀ ਚਰਚਾ ਵਿੱਚ ਬਹੁਤ ਗਿਣਤੀ ਵਿੱਚ ਸ਼ਾਮਿਲ ਹੋ ਜਾਂਦੇ ਸਨ। ਜਦੋਂ ਇਹ ਫਿਰ ਜਿੱਤ ਪ੍ਰਾਪਤ ਕਰ ਲੈਂਦਾ, ਲੋਕ ਜਿਹੜੇ ਕੋਈ ਮਾਇਆ ਤਾਰੀ ਖੁਸ਼ ਹੋ ਕੇ ਇਹਨੂੰ ਖੁੱਲ੍ਹੀ ਮਾਇਆ ਦੇ ਦਿੰਦੇ, ਵਡਿਆਈ ਕਰਦੇ ਵੀ ਬੜਾ ਮਹਾਨ ਵਿਦਵਾਨ ਹੈ ਬੇਣੀ ਮਾਧੋ ਇਹ। ਜਿਉਂ ਜਿਉਂ ਇਹ ਜਿੱਤਦਾ ਹੈ ਤਿਉਂ ਤਿਉਂ ਮਾਨ ਅਤੇ ਹੰਕਾਰ ਵੱਧ ਰਿਹਾ ਹੈ। ਇੱਕ ਵਾਰੀ ਇਹ ਮਹਾਰਾਜ ਦੀ ਹਜ਼ੂਰੀ ਵਿੱਚ ਆ ਬੈਠਾ, ਗੁਰਸਿੱਖ ਜਿਹੜੇ ਹੈ ਗੁਰੂ ਮਹਾਰਾਜ ਦੇ ਅੱਗੇ ਭੇਟਾ ਰੱਖ ਰੱਖ ਕੇ ਮੱਥਾ ਟੇਕ ਰਹੇ, ਗੁਰੂ ਮਹਾਰਾਜ ਤੋਂ ਉਪਦੇਸ਼ ਲੈ ਰਹੇ, ਦਰਸ਼ਨ ਦਾਰ ਕਰਕੇ ਨਿਹਾਲ ਹੋ ਰਹੇ ਹੈ। ਉਸ ਵੇਲੇ ਇਹ ਤਰਕ ਜੀ ਕਰਨ ਕੇ ਕਹਿਣ ਲੱਗਿਆ, ਮਹਾਰਾਜ ਇਹਨਾਂ ਆਪਣਾ ਸਿੱਖ ਸੇਵਕਾਂ ਨੂੰ ਜਾਂ ਤਾਂ ਜਪ ਕਰਨ ਲਾਓ ਜਾਂ ਤਪ ਕਰਨ ਲਾਓ ਜਾਂ ਅਸਮੇਰ ਜਗ ਕਰਨ ਲਾਓ ਜਾਂ ਕੋਈ ਤੀਰਥ ਯਾਤਰਾ ਕਰਨ ਵਾਸਤੇ ਕਿਹਾ ਕਰੋ ਪੁੰਨ ਦਾਨ ਕਰਨ। ਮੇਰਾ ਜਿਹੜਾ ਤੁਸੀਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪੋ, ਇਹ ਇਕੱਲੇ ਨਾਲ ਨਿਕਲਿਆਉਣ ਹੋਣੀ ਹੈ। ਵੇਦ ਸ਼ਾਸਤਰਾਂ ਦੇ ਸਿਧਾਂਤ ਅਨੁਸਾਰ ਇਹਨਾਂ ਨੂੰ ਕੁਝ ਕਹੋ ਕਹਾਓ। ਗੁਰੂ ਮਹਾਰਾਜ ਜੀ ਨੇ ਉਸ ਵੇਲੇ ਹਰੇਪੁਰ ਤਰ ਕਰਦਿਆਂ ਕਹਿ ਦਿੱਤਾ ਵੀ ਇਹ ਤਾਂ ਆ ਜਿਹੜਾ ਕੋਈ ਤੂੰ ਤਪ ਤੁਪ ਕਰਨਾ ਕਹਿੰਦਾ ਹੈ, ਜਪ ਕਰਨਾ ਕਹਿੰਦਾ ਹੈ, ਤੀਰਥ ਯਾਤਰਾ, ਇਹ ਤਾਂ ਪਿਛਲੇ ਯੁੱਗਾਂ ਦਾ ਧਰਮ ਸੀ, ਉਹ ਲੋਕ ਕਰਦੇ ਸੀ। ਕਲਯੁਗ ਦੇ ਵਿੱਚ ਤਾਂ ਹੁਣ ਤਪ ਨਹੀਂ ਹੋ ਸਕਦਾ ਹੈ, ਜੰਗਲਾਂ ਵਿੱਚ ਜਾ ਕੇ ਕਿਹੜਾ ਭੁੱਖਾ ਤਿਆਇਆ ਮਰੇ। ਬਾਕੀ ਵੀ ਜੱਗ ਵੀ ਨਹੀਂ ਹੋ ਸਕਦਾ, ਇਹਨਾਂ ਕੋਲ ਇੰਨੀ ਮਾਇਆ ਹੈ ਨਹੀਂ ਹੈ। ਦੂਜਾ ਜਿਹੜਾ ਕੋਈ ਤੀਰਥ ਯਾਤਰਾ ਦੇ ਸੰਬੰਧ ਵਿੱਚ ਕਹਿੰਦਾ ਹੈ, ਇਹਨੇ ਸਰੀਰ ਮਜ਼ਬੂਤ ਨਹੀਂ ਹੈ, ਕਮਜ਼ੋਰ ਲਿਸੇ ਹੈ, ਇਹ ਬਹੁਤਾ ਵੀ ਫਿਰ ਤੁਰ ਕੇ ਯਾਤਰਾ ਨਹੀਂ ਕਰ ਸਕਦੇ। ਬਾਕੀ ਹੈ ਵੀ ਜਿਹੜਾ ਕੋਈ ਯੋਗ ਹੈ ਜਾਂ ਵਰਤ ਵਗੈਰਾ ਤੋਂ ਕਹਿੰਦਾ ਹੈ, ਇਹ ਵੀ ਕਠਿਨ ਸਾਧਨ ਹੀ ਹੈ। ਬਾਕੀ ਜੇ ਕੋਈ ਮਨੁੱਖ ਨਾਮ ਨਾ ਜਪੇ, ਫਿਰ ਉਹਦਾ ਬਾਕੀ ਸਾਧਨ ਕਿਤੇ ਕੋਈ ਕਾਮਯਾਬੀ ਨਹੀਂ ਦਿੰਦੇ, ਸਫਲਤਾ ਨਹੀਂ ਬਖਸ਼ਦੇ ਹਨ। ਨਾਮ ਹੀ ਹੈ ਜੀ ਜਿਹੜਾ ਸਾਰੇ ਸਾਧਨਾਂ ਦਾ ਫਲ ਦਿੰਦਾ ਹੈ। ਜਿਵੇਂ ਏਕਾ ਹੋਵੇ, ਅੱਗੇ ਜੀਰੋ ਲਾ ਲਈਏ, ਸਿਫਰ ਲਾ ਲਈਏ ਅਤੇ ਗਿਣਤੀ ਦਸ ਦੀ ਆ ਜਾਂਦੀ ਹੈ। ਜੇ ਜੀਰੋ ਜੀਰੋ ਸਿਫਰ ਸਿਫਰ ਹੀ ਲਿਖੀ ਜਾਈਏ, ਏਕਾ ਜਾਂ ਦੂਆ ਮੂਹਰੇ ਨਾ ਪਾਈਏ, ਕੋਈ ਹਿਸਾਬ ਨਹੀਂ, ਕੋਈ ਗਿਣਤੀ ਨਹੀਂ। ਜਿਹਨੂੰ ਮਰਜ਼ੀ ਕਰਕੇ ਦੇਖ ਲਓ, ਸਿਫਰਾਂ ਲੈ ਕੇ ਉਹਨੂੰ ਪੁੱਛੋ ਵੀ ਕਿੰਨੀ ਗਿਣਤੀ ਹੋ, ਉਹਨੇ ਮੂਹਰਾ ਏਕਾ ਦੂਆ ਤੀਆ ਤਾਂ ਪਾਇਆ ਨਹੀਂ ਹੈ, ਗਿਣਤੀ ਕਾਹਦੀ ਹੈ। ਇਸ ਕਰਕੇ ਜਿਹੜਾ ਨਾਮ ਹੈ ਇਹ ਏਕੇ ਵਾਂਗ ਹੈ, ਇਹ ਤਾਂ ਮੂਹਰੇ ਨਾਮ ਹੈਗਾ, ਫਿਰ ਜਗ ਕੀਤਾ ਵੀ ਸਫਲ, ਫਿਰ ਤੀਰਥ ਯਾਤਰਾ ਵੀ ਸਫਲ, ਫਿਰ ਪੁੰਨ ਦਾਨ ਕੀਤੇ ਵੀ ਫਲਦਾਈ, ਅਤੇ ਬਾਕੀ ਜਿਹੜਾ ਕੋਈ ਜੰਗਲਾਂ ਜਾ ਕੇ ਭੁੱਖੇ ਤਿਆਗ ਕੇ ਰਹਿ ਕੇ ਫਰੀਦ ਵਾਂਗੂ ਤਪ ਕੀਤਾ ਉਹ ਵੀ ਸਫਲ। ਜੇ ਨਾਮ ਨਹੀਂ ਨਾ ਜਪਦਾ ਹੈ ਫਿਰ ਕੋਈ ਇਹ ਸਾਧਨ ਨਹੀਂ ਹੋਇਆ। ਹਾਂ, ਇਹਨਾਂ ਨਾਲ ਕਰਕਰਾ ਕੇ ਹੰਕਾਰ ਜ਼ਰੂਰ ਵੱਧ ਜਾਂਦਾ ਹੈ ਵੀ ਮੈਂ ਇੰਨੀ ਤੀਰਥ ਯਾਤਰਾ ਕੀਤੀ, ਮੈਂ ਇੰਨੇ ਜੱਗ ਕੀਤੇ, ਮੈਂ ਇੰਨੀ ਤਪੱਸਿਆ ਕੀਤੀ। ਇੱਧਰ ਵੀ ਨਾਮ ਜਪ ਕੇ ਮਨੁੱਖ ਹੰਕਾਰ ਤੋਂ ਰਹਿਤ ਹੋ ਜਾਂਦਾ, ਨਿਮਰਤਾ ਗਰੀਬੀ ਵਿੱਚ ਆ ਜਾਂਦਾ ਹੈ। ਇਹ ਸੁਣ ਕੇ ਵਿਚਾਰ ਲੱਗਿਆ ਵੀ ਗੱਲ ਤਾਂ ਮਹਾਰਾਜ ਯਥਾਰਥ ਕਹਿੰਦੇ ਹੈ ਵੀ ਇਹ ਵਿਦਿਆ ਪੜ ਪੜਾ ਕੇ ਵੀ ਜਪ ਤਪ ਕਰਕੇ ਵੀ ਹੰਕਾਰ ਹੀ ਹੁੰਦਾ ਮਨੁੱਖ ਨੂੰ। ਫਿਰ ਮਹਾਰਾਜ ਕਹਿੰਦੇ ਵੀ ਲੈ ਹੁਣ ਤੂੰ ਚਾਰ ਅੱਖਰ ਪੜ੍ਹ ਕੇ ਕਿਵੇਂ ਆ ਕਿਵੇਂ ਹੰਕਾਰੀ ਬਣਿਆ ਬੈਠਾ, ਇਹ ਕਿਸੇ ਨੂੰ ਤੂੰ ਗਿਣ ਗਿਣ ਗਿਆ ਹੀ ਨਹੀਂ ਹੈ, ਭਲਾ ਕੀ ਤੂੰ ਵਿਦਿਆ ਪੜ੍ਹ ਕੇ ਹਾਸਲ ਕਰ ਲਿਆ, ਕੀ ਪਾ ਲਿਆ, ਮਾਇਆ ਇਕੱਠੀ ਕਰ ਲਈ, ਹੋਰ ਕੀ ਹੈ। ਇਹ ਤਾਂ ਬਾਕੀ ਲੋਕ ਵੀ ਕਿਸੇ ਢੰਗ ਨਾਲ, ਕੋਈ ਖੋਤੀ ਨਾਲ, ਕੋਈ ਵਪਾਰ ਨਾਲ, ਕੋਈ ਦੁਕਾਨ ਚਲਾ ਕੇ ਉੱਕਰੀ ਕਰਾਈ ਜਾਂਦੇ, ਫਿਰ ਤੂੰ ਆਪ ਐਂ ਕਰ ਲਈ। ਉਸ ਵੇਲੇ ਵਿਚਾਰਨ ਕਰਨ ਲੱਗਿਆ ਵੀ ਗੱਲ ਤਾਂ ਮਹਾਰਾਜ ਯਥਾਰਥ ਕਹਿੰਦੇ ਆ ਵੀ ਮੈਥੋਂ ਪਰਮੇਸ਼ਰ ਦੀ ਭਗਤੀ ਨਹੀਂ ਹੋਈ ਹੈ, ਵਿਦਿਆ ਦੇ ਮਾਣ ਵਿੱਚ ਕਰਕੇ ਮੈਂ ਇੱਧਰ ਹੀ ਲੱਗਿਆ ਰਿਹਾ ਸਜਿਆ ਰਿਹਾ, ਪਰਮੇਸ਼ਰ ਦੀ ਭਗਤੀ ਵਗੈਰ ਤਾਂ ਕਰਿਆਣ ਨਹੀਂ ਹੈ। ਫਿਰ ਨੀਵਾਂ ਜਿਹਾ ਹੋਇਆ, ਕਹਿਣ ਲੱਗਿਆ ਮਹਾਰਾਜ ਆਪਣੇ ਸਿੱਖਾਂ ਵਾਂਗ ਮੈਨੂੰ ਵੀ ਸਭ ਉਪਦੇਸ਼ ਦੇਣਾ ਕਰੋ, ਮੇਰੇ ਵੀ ਝਗੜੇ ਝਾਂਜੇ ਕਲੇਸ਼ ਕੱਟ ਦਿਓ। ਮਨ ਮਹਾਰਾਜ ਕਿਸੇ ਰੀਤੀ ਨਾਲ ਬਸ ਨਹੀਂ ਆ ਰਿਹਾ ਹੈ, ਇਹ ਤਾਂ ਕਾਮ ਕ੍ਰੋਧ ਅਤੇ ਹੰਕਾਰ ਦੇ ਵਿੱਚ ਹਮੇਸ਼ਾ ਫਸ ਰਿਹਾ ਹੈ। ਇਹਨਾਂ ਤੋਂ, ਜਿਸ ਕਰਕੇ ਮੇਰਾ ਮਨ ਸ਼ੁੱਧ ਹੋ ਜਾਏ। ਉਹ ਕਿਰਪਾ ਕਰਕੇ ਇਹੋ ਜੀ ਸਿੱਖਿਆ ਦਾ ਇੱਕ ਉਪਦੇਸ਼ ਦੇਵੋ ਮੈਨੂੰ। ਇਹ ਗੁਰੂ ਮਹਾਰਾਜ ਨੇ ਇਹਦੇ ਪਰਸਾਏ ਮਲਾਰ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕਰਕੇ ਇਹਨੂੰ ਸੁਣਾਇਆ ਅਤੇ ਸਵਾਲ ਕੀਤੇ ਵੀ ਤੂੰ ਪੜ੍ਹਿਆ ਲਿਖਿਆ ਦੱਸ, ਜਿਹੜਾ ਇਹ ਮਨ ਹੈ ਜਿਹਦਾ ਤੂੰ ਕਹਿੰਦਾ ਇਹ ਵੀ ਸ਼ਾਂਤ ਨਹੀਂ ਹੈ, ਇਹ ਗ੍ਰਸਤੀ ਹੈ ਜਾਂ ਇਹ ਮਨ ਬਈ ਉਦਾਸੀ ਹੈ ਭ੍ਰਾਮਤਾ ਵਾਲਾ ਹੈ, ਜਾਂ ਇਹ ਮਨ ਅਵਰਨ ਦੇ ਪੜਦੇ ਵਾਲਾ ਹੈ ਅਗਿਆਨ ਸਹਿਤ ਅਗਿਆਨੀ ਹੈ, ਜਾਂ ਅਗਿਆਨ ਦੇ ਪੜਦੇ ਤੋਂ ਰਹਿਤ ਹੋ ਕੇ ਇਹ ਗਾਨਵਾਨ ਹੈ ਮਨ, ਜਾਂ ਨਾਸ ਹੋਣ ਵਾਲਾ ਮਨ ਹੈ ਜਾਂ ਨਾਸ ਤੋਂ ਰਹਿਤ ਅਵਨਾਸ਼ੀ ਮਨ ਹੈ, ਨਹੀਂ ਮਰਦਾ ਇਹ। ਅਤੇ ਬਾਕੀ ਵੀ ਇਹ ਜਿਹੜਾ ਮਨ ਚੰਚਲ ਹੈ ਕਿੱਥੋਂ ਹੋਇਆ, ਅਤੇ ਮਨ ਬੈਰਾਗੀ ਕਿਵੇਂ ਹੁੰਦਾ ਹੈ, ਉਪਰਾਮ ਕਿਵੇਂ ਹੁੰਦਾ, ਇਸ ਮਨ ਨੂੰ ਜਿਹੜੀ ਮੇਰ ਤੇਰਾ ਭਲਾ ਕਿੱਥੋਂ ਲੱਗੀ ਹੈ, ਕਿੰਨੇ ਕੁ ਸਮੇਂ ਤੋਂ ਲੱਗੀ ਹੈ, ਕਿਹੜੇ ਜਨਮ ਵਿੱਚ ਲੱਗੀ ਮੇਰ ਤੇਰ। ਉਹ ਪੰਡਤਾ ਇਹਦੇ ਮਨ ਦਾ ਵਿਚਾਰ ਕਰੇ, ਹੋਰ ਬਹੁਤਾ ਪੜ੍ਹ ਕੇ ਕੀ ਐਵੇਂ ਭਾਰ ਚੁੱਕੀ ਫਿਰਦਾ ਪਾਪਾਂ ਦਾ ਤੇ ਹੰਕਾਰ ਦਾ, ਇਹਨੂੰ ਕੋਈ ਉੱਤਰ ਨਹੀਂ ਆਇਆ। ਕਹਿੰਦਾ ਮਹਾਰਾਜ ਇਹ ਤਾਂ ਕਿਸੇ ਪੁਸਤਕ ਵਿੱਚ ਮੈਂ ਪੜ੍ਹਿਆ ਹੀ ਨਹੀਂ ਵੀ ਮਨ ਗ੍ਰਸਤੀ ਹੈ ਕਿ ਉਹ ਪ੍ਰਾਣੀ ਬਰਗਤ ਹੈ, ਇਹ ਮਨ ਅਗਿਆਨ ਦੇ ਪੜਦੇ ਵਾਲਾ ਹੈ ਕਿ ਵਰਨ ਦੇ ਪੜਦੇ ਤੋਂ ਰਹਿਤ ਹੈ, ਤੁਸੀਂ ਦੱਸੋ। ਮਹਾਰਾਜ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਤਾਂ ਇਹ ਹੈ ਵੀ ਜੇ ਮਨ ਗ੍ਰਸਤੀਆਂ ਵਿੱਚ ਬਹਿੰਦਾ ਹੈ ਅਤੇ ਫਿਰ ਮਨ ਗ੍ਰਸਤੀ ਬਣ ਜਾਂਦਾ, ਉਹ ਇਹੋ ਜਿਹੇ ਸੰਸਕਾਰ ਕਰਕੇ ਉਹੋ ਜਿਹੀਆਂ ਗੱਲਾਂ ਇਹ ਜਵਾਨ ਰਾਹੀਂ ਕਰਦਾ, ਅਤੇ ਜੇ ਉਪਰਾਮੀਆਂ ਵਿੱਚ ਬਰਗਤਾਂ ਵਿੱਚ ਜਾ ਕੇ ਫਿਰ ਉੱਦਾਂ ਦੇ ਬੱਚਿਆਂ ਨੂੰ ਸੁਣ ਲਏ ਫਿਰ ਮਨ ਉਪਰਾਮੀ ਫਿਰ ਵੀ ਬਰਗਤ ਹੋ ਜਾਂਦਾ ਵੀ ਛੱਡੋ ਘੜਾ ਐਵੇਂ ਧੰਦ ਪਿੱਟਦੇ ਹੈ, ਦੋ ਪ੍ਰਸ਼ਾਦੇ ਮਿਲਣੇ ਹੈ ਛੱਕ ਕੇ ਰੱਬ ਰਬਾਹ ਕਿਵੇਂ ਪੌੜਾ ਪਾਇਆ ਹੈ, ਆਏ ਹਾਏ ਕਰਦੇ ਮਰਦੇ ਹੈ ਘਰਾਂ ਵਿੱਚ, ਫਿਰ ਵੀ ਕਹਿੰਦੇ ਕੁਛ ਨਹੀਂ ਕਰਿਆ ਡੱਕਾ ਨਹੀਂ ਤੋੜਿਆ ਤੂੰ, ਇਸ ਤਰ੍ਹਾਂ ਕਹਿੰਦੇ ਉਹਨਾਂ ਨਾਲ ਮਿਲ ਕੇ ਫਿਰ ਇਹ ਪੁਰਾਣੀ ਬਰਕਤ ਬਣ ਜਾਂਦਾ ਹੈ, ਛੱਡ ਜਾਂਦਾ ਹੈ ਸਭ ਕੁਛ। ਇਸੇ ਤਰ੍ਹਾਂ ਅਗਿਆਨੀ ਲੋਕਾਂ ਨਾਲ ਮਨ ਅਗਿਆਨ ਦੇ ਪੜਦੇ ਸਹਿਤ ਹੋ ਜਾਂਦਾ, ਵਿਦਿਆ ਦੇ ਪੜਦੇ ਸਹਿਤ ਅਗਿਆਨੀ ਬਣ ਜਾਂਦਾ, ਗਿਆਨਵਾਨਾਂ ਨਾਲ ਮਿਲ ਕੇ ਮਨ ਗਿਆਨਵਾਨ ਹੋ ਜਾਂਦਾ ਹੈ, ਗਿਆਨੀ ਬਣ ਜਾਂਦਾ ਹੈ। ਇਸੇ ਤਰ੍ਹਾਂ ਇਹ ਜਿਹੜਾ ਮਨ ਹੈ ਚੰਚਲ ਪੁਰਸ਼ਾਂ ਦੀ ਸੰਗਤ ਕਰੇ ਮਨ ਹੋਰ ਚੰਚਲ ਵਿਕਾਰਾਂ ਵਿੱਚ ਫਸ ਕੇ ਹੋ ਜਾਂਦਾ ਹੈ, ਅਤੇ ਜੇ ਗਿਆਨਵਾਨਾਂ ਦੀ ਪੁਰਸ਼ਾਂ ਦੀ ਸੰਗਤ ਕਰੇ ਫਿਰ ਜਿਹੜਾ ਮਨ ਹੈ ਇਸ ਤਰ੍ਹਾਂ ਇਹ ਵੈਰਾਗਵਾਨ ਹੋ ਜਾਂਦਾ ਹੈ, ਇਹ ਚੰਚਲਪੁਣਾ ਛੱਡ ਜਾਂਦਾ ਹੈ, ਧਰਤੀ ਪਰ ਤਾਂ ਵੈਰਾਗ ਧਾਰਨ ਕਰਕੇ ਇਕਾਗਰਤਾ ਵਿੱਚ ਆ ਜਾਂਦਾ, ਉਹਦੇ ਵਿੱਚ ਚਿੜ ਜਾਂਦਾ ਹੈ। ਇਹ ਮਨੋ ਮੱਥਾ ਮਮਤਾ ਕਿੱਥੋਂ ਲੱਗਣੀ ਸੀ, ਜਿਹੜੇ ਜਨਮ ਵਿੱਚ ਵੀ ਇਹ ਗਿਆ ਉੱਥੇ ਮੇਰਾ ਤੇਰਾ ਕਰਦਾ ਵੀ ਆਹ ਵੀ ਮੇਰਾ ਆਹ ਵੀ ਮੇਰਾ, ਇਸ ਕਰਕੇ ਰੱਬ ਰੁਬ ਨੇ ਕੋਈ ਨਹੀਂ ਮਮਤਾ ਲਾਈ, ਇਹਨੇ ਆਪੇ ਹੀ ਕਹਿੰਦੇ ਸਿਆਪਾ ਪਾਇਆ ਮਨ ਨੇ, ਮੇਰਾ ਬੰਨੀਆਂ ਨੇ ਵੀ ਇਹ ਮੇਰਾ ਹੈ ਮੇਰਾ ਹੈ, ਮੇਰੇ ਪੁੱਤਰ ਧੀਰੇ ਮੇਰੇ ਸਾਗ ਸੰਗਦੇ ਮੇਰੀ ਜ਼ਮੀਨ ਮੇਰੀ ਮਾਇਆ ਮੇਰਾ ਸਰੀਰ ਮੇਰੀ ਕੁਰਸੀ ਮੇਰੀ ਸਰਪੰਚੀ ਮੈਂ ਆ, ਇਹ ਸਭ ਮਨ ਨੇ ਕਹਿੰਦੇ ਆਪੇ ਹੀ ਸਿਹੜਿਆ ਪੰਗਾ। ਇਸੇ ਕਰਕੇ ਫਿਰ ਮੇਰ ਤੇਰ ਕਰਦਾ ਤੇ ਔਖਾ ਹੁੰਦਾ ਹੈ, ਜਿਹੋ ਜਿਹਾ ਮੂੰਹ ਉਹੀ ਜੀ ਪਰਮੇਸ਼ਰ ਨੇ ਚਪੇੜ ਕਰਦੀ, ਚੰਗਾ ਵੀ ਮੇਰ ਤੇਰ ਕਰੀ ਚੱਲ ਤੇ ਔਖਾ ਹੋਈ ਚੱਲ। ਹਾਏ ਜਿਹੜੀ ਮਾਇਆ ਦੀ ਮਮਤਾ ਹੈ ਇਹ ਵੀ ਕਰਤੇ ਨੇ ਲਾਤੀ ਇਹਦੀ ਪਰਖ ਲਈ, ਇਹ ਹੁਕਮ ਕਰਕੇ ਇਸ ਤਰ੍ਹਾਂ ਮਾਇਆ ਦੁਆਰੇ ਸ੍ਰਿਸ਼ਟੀ ਪੈਦਾ ਕਰਦੀ, ਇਹ ਵੀ ਆਪੇ ਤਾਂ ਸਮਝ ਨਹੀਂ ਆਉਂਦੀ ਹੈ, ਜੇ ਗੁਰੂ ਦੀ ਕਿਰਪਾ ਹੋ ਜਾਏ ਗੁਰੂ ਵਾਲਾ ਬਣ ਜਾਏ ਫਿਰ ਵੀ ਭਾਈ ਸਮਝ ਲਓ ਵੀ ਪਰਮੇਸ਼ਰ ਨੇ ਸਾਰਾ ਕੁਛ ਕਰਿਆ ਕਰਾਇਆ, ਮੇਰ ਤੇ ਮਾਇਆ ਜੀ ਮਮਤਾ ਇਹਦੀ ਪਰਖ ਲਈ ਲਾਈ ਹੈ, ਵੀ ਮੈਨੂੰ ਤਰਜੀਹ ਦਿੰਦਾ ਕਿ ਮਾਇਆ ਦਾ ਪੁੱਤ ਬਣਦਾ ਇਹ, ਇਸ ਕਰਕੇ ਦੋਵਾਂ ਪੰਡਤਾਂ ਏ ਤਿੰਨਾਂ ਗੁਣਾਂ ਦੀ ਪੰਡ ਜੀ ਪਰੇ ਲਾ ਕੇ ਸੈੱਟ ਦਿਨੇ ਰਾਤ ਨਾਮ ਦਾ ਵਤਨ ਕਰ, ਸਤਿਗੁਰੂ ਦੀ ਸਿੱਖਿਆ ਲੈ ਅਤੇ ਸਤਿਗੁਰੂ ਅੱਗੇ ਆਪਣਾ ਹੰਕਾਰ ਰੂਪੀ ਸੀਜਾ ਵੀ ਲਾ ਕੇ ਰੱਖਦੇ, ਹੰਕਾਰ ਵੀ ਛੱਡਦੇ, ਪਰ ਤੱਕ ਵੀ ਸਤਿਗੁਰੂ ਦੇ ਚਰਨਾਂ 'ਤੇ ਸੀਸ ਰੱਖ ਲਏ। ਜਿਹੜਾ ਵੀ ਆਉਂ ਕਰਦਾ ਉਹ ਫਿਰ ਅਲੱਗ ਰਹਿੰਦਾ ਸੰਸਾਰ ਤੋਂ, ਨਿਰਵਾਣ ਹੋ ਕੇ ਦੁੱਖਾਂ ਤੋਂ ਰਹਿਤ ਹੋ ਕੇ ਰਹਿੰਦਾ ਹੈ। ਇਹੋ ਜਿਹਾ ਵਿਦਵਾਨ ਵੀ ਗੁਰੂ ਨਾਨਕ ਦੇ ਘਰ ਦਰਗਾਹ ਵਿੱਚ ਸੰਗਤ ਵਿੱਚ ਵੀ ਅੱਗੇ ਵੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਇਸ ਤਰ੍ਹਾਂ ਜਦੋਂ ਇਹਨੂੰ ਸ਼ਬਦ ਸੁਣਾਇਆ ਗੁਰੂ ਮਹਾਰਾਜ ਨੇ, ਫਿਰ ਜੋ ਇਹ ਸ਼ਬਦ ਦਾ ਪ੍ਰਭਾਵ ਇਹਦੇ ਮਨ 'ਤੇ ਪਿਆ ਅਤੇ ਗੁਰੂ ਮਹਾਰਾਜ ਨੇ ਮਿਹਰ ਦੀ ਨਿਗਾਹ ਵੀ ਇਹਦੇ 'ਤੇ ਕੀਤੀ, ਉਹ ਕੁਝ ਪ੍ਰਸੰਗ ਹੈ ਬੇਣੀ ਮਾਧੋ ਦਾ ਬਾਕੀ ਰਹਿੰਦਾ ਆ ਰਿਹਾ ਹੈ। ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸਹਿਤ ਅਰਥ ਕੇ ਸ਼ਬਦ ਬਖਾਨਾ, ਇਸ ਤਰ੍ਹਾਂ ਜਿਹੜਾ ਬੇਣੀ ਮਾਧੋ ਇਹਦੇ ਪ੍ਰਸਾਏ ਗੁਰੂ ਮਹਾਰਾਜ ਨੇ ਜਿਹੜਾ ਸ਼ਬਦ ਹੈ ਅਰਥਾਂ ਸਹਿਤ ਇਹਨੂੰ ਕਥਨ ਕੀਤਾ, ਨਾਲੇ ਸ਼ਬਦ ਸੁਣਾਇਆ, ਨਾਲੇ ਦੇ ਅਰਥ ਵੀ ਸੁਣਾ ਦਿੱਤੇ ਹਨ। ਸੁਣ ਪੰਡਤ ਹਾਨਿਓ ਨਿਜ ਮਾਨਾ, ਗੁਰੂ ਮਹਾਰਾਜ ਤੋਂ ਇਸ ਅਰਥਾਂ ਸਹਿਤ ਸ਼ਬਦ ਸੁਣ ਕੇ ਵਿਦਵਾਨ ਬਿਨੀ ਮਾਧੋ ਨੇ ਆਪਣਾ ਜਿਹੜਾ ਵਿਦਿਆ ਦਾ ਮਾਣ ਸੀ ਉਹਨੂੰ ਨਾਸ਼ ਕਰ ਦਿੱਤਾ, ਹੰਕਾਰ ਛੱਡ ਦਿੱਤਾ ਹੈ। ਮਨ ਸਭ ਹੋਏ ਵਿਚਾਰਨ ਲਾਗਾ, ਮਨ ਵਿੱਚ ਕਹਿੰਦੇ ਨਿਆਂਕਾਰੀ ਹੋ ਕੇ ਸਹੀ ਸਹੀ ਵਿਚਾਰਨ ਕਰਨ ਲੱਗ ਪਿਆ ਹੈ। ਉਚਰਤ ਸਤਿਅ ਕਰਤ ਅਨੁਰਾਗਾ, ਗੁਰੂ ਅਮਰਦਾਸ ਮਹਾਰਾਜ ਬਿਲਕੁਲ ਸੱਚ ਹੀ ਉਚਾਰਦੇ ਹੈ, ਇਹ ਸੱਚ ਕਹਿੰਦੇ, ਇਸ ਕਰਕੇ ਮਹਾਰਾਜ ਦੇ ਨਾਲੇ ਪ੍ਰੇਮ ਪਿਆਰ ਫਿਰ ਕਰਨ ਲੱਗ ਪਿਆ ਹੈ। ਕਿਰਪਾ ਦ੍ਰਿਸ਼ਟ ਪੁੰਨ ਗੁਰ ਨੇ ਕੀਨਸ, ਨੇ ਮਹਾਰਾਜ ਨਾਲ ਪ੍ਰੇਮ ਪਿਆਰ ਕੀਤਾ, ਗੁਰੂ ਅਮਰਦਾਸ ਸਾਹਿਬ ਨੇ ਮਿਹਰ ਭਰੀ ਕਿਰਪਾ ਭਰੀ ਨਿਗਾਹ ਦੇ ਉੱਪਰ ਕਰ ਦਿੱਤੀ। ਅੰਤਰ ਬਿਰਤੀ ਹੋਏ ਸੁਖ ਚੀਨਸ, ਮੇਰੀ ਮਨ ਦੀ ਬਿਰਤੀ ਅੰਤਰਮੁਖ ਅੰਦਰ ਅੰਦਰ ਹੋ ਗਈ ਹੈ, ਜਾਣੀ ਪਰਮੇਸ਼ਰ ਨਾਲ ਜੁੜ ਗਈ ਹੈ। ਕਿੱਥੇ ਤੋਂ ਬਾਹਰ ਸੰਸਾਰ ਵਿੱਚ ਮਾਇਆ ਵਿੱਚ ਭੱਜਿਆ ਫਿਰਦਾ, ਕਿਤੇ ਅੰਤਰ ਆਤਮਾ ਵਿੱਚ ਬਿਰਤੀ ਗੁਰ ਹੋ ਗਈ ਹੈ। ਸੁਖ ਲਿਹਾ ਇਸ ਨੇ ਜਨਮ ਜਨਮ ਕੋ ਸੁਪਤ ਜਗਾਇਓ, ਗੁਰੂ ਮਹਾਰਾਜ ਨੇ ਕਿਰਪਾ ਦੀ ਨਿਗਾਹ ਕਰਕੇ ਮਾਨੋ ਜਨਮਾਂ ਜੁਨਾ ਵਿੱਚ ਗਿਆਨ ਦੀ ਨੀਜ ਕੂਕ ਸੁੱਤਾ ਸੀ, ਜਗਾ ਦਿੱਤਾ ਹੈ, ਸਾਵਧਾਨ ਕਰ ਦਿੱਤਾ ਹੈ। ਨਿਜ ਸਰੂਪ ਆਤਮ ਪ੍ਰਗਟਾਇਓ, ਇਸ ਤਰ੍ਹਾਂ ਜਗਾ ਕੇ ਜੋ ਆਪਣਾ ਆਤਮ ਸਰੂਪ ਹੈ ਉਹਨੂੰ ਪ੍ਰਗਟ ਕਰ ਦਿੱਤਾ, ਸਾਖਿਆਤ ਕਰ ਦਿੱਤਾ ਹੈ। ਬੈਠੇ ਲੱਗੀ ਸਮਾਧ ਅਡੋਲੇ, ਫੇਰ ਕੀ ਹੈ, ਬੈਠਿਆਂ ਬੈਠਿਆਂ ਇਹ ਬੇਣੀ ਮਾਧੋ ਵਿਦਵਾਨ ਦੀ ਅਡੋਲ ਸਮਾਧੀ ਲੱਗ ਗਈ ਹੈ। ਕਿਤਕ ਦੇਰ ਮਹਿਲੋਚਨ ਖੋਲੇ, ਉਹ ਕੁਝ ਕੁ ਦੇਰੀ ਤੋਂ ਬਾਅਦ ਫਿਰ ਇਸਨੇ ਆਪਣੇ ਨੇਤਰ ਜੇ ਖੋਲਣਾ ਕੀਤੇ ਹਨ। ਦੇਖ ਅਵਸਥਾ ਗੁਰੂ ਸਰਾਹੇ, ਇਹਦੀ ਉੱਚੀ ਅਵਸਥਾ ਦੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਇਹਦੀ ਸਹੁਤਾ ਕੀਤੀ ਹੈ। ਪੰਡਤ ਭਏ ਧਨ ਦੁੱਖ ਲਾਹਿਓ, ਬੇਣੀ ਮਾਧੋ ਪੰਡਤ ਦੀ ਅੱਜ ਤੁਸੀਂ ਧੰਤਾ ਹੋਗ ਹੋ ਗਏ, ਜਨਮਨ ਦੇ ਦੁੱਖ ਤੁਸੀਂ ਲਾ ਦਿੱਤੇ ਅਗਲਾਂ। ਤਬ ਬੇਣੀ ਮਨ ਆਨੰਦ ਪਾਵਾ, ਮਹਾਰਾਜ ਦੇ ਬਚਨ ਸੁਣ ਕੇ ਬੇਣੀ ਮਾਧੋ ਨਾਮ ਦਾ ਜਿਹੜਾ ਵਿਦਵਾਨ ਇਹਨੇ ਬੜਾ ਆਨੰਦ ਪਾਇਆ ਮਨ ਵਿੱਚ। ਸਤਿਗੁਰ ਸੁਜਸ ਅਨੇਕ ਵਿਦ ਗਾਵਾ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਸ੍ਰੇਸ਼ਟ ਜਸ ਅਨੇਕਾਂ ਢੰਗਾਂ ਨਾਲ ਇਸੇ ਗਾਇਆ, ਕਿਉਂਕਿ ਪੜ੍ਹਿਆ ਲਿਖਿਆ ਸੀ, ਇਸ ਕਰਕੇ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਮਹਾਰਾਜ ਦਾ ਜਸ ਕੀਤਾ ਇਸ ਨੇ। ਭਗਤ ਹੇਤ ਅਵਤਾਰ ਗੁਸਾਈ, ਕਹਿਣ ਲੱਗਿਆ ਮੈਨੂੰ ਮਹਾਰਾਜ ਇਉਂ ਮਹਿਸੂਸ ਹੋ ਗਿਆ ਵੀ ਸੰਸਾਰ ਦੇ ਵਿੱਚ ਭਗਤੀ ਦਰੜਾਉਣ ਵਾਸਤੇ, ਭਗਤੀ ਕਰਾਉਣ ਵਾਸਤੇ ਇਹ ਗੁਸਾਈ ਦਾ ਅਵਤਾਰ ਹੋ ਗਿਆ, ਪਰਮੇਸ਼ਰ ਦਾ ਹੀ ਅਵਤਾਰ ਹੋ ਗਿਆ, ਭਾਵ ਤੁਸੀਂ ਪਰਮੇਸ਼ਰ ਹੀ ਆ ਗਏ ਹੋ ਗੁਰੂ ਅਮਰਦਾਸ ਸਾਹਿਬ ਮਹਾਰਾਜ। ਮਹਿਮਾ ਤੁਮਰੀ ਤੁਮ ਬਨ ਆਈ, ਕਰਕੇ ਗੁਰੂ ਅਮਰਦਾਸ ਸਾਹਿਬ ਪਰਮੇਸ਼ਰ ਦੇ ਅਵਤਾਰ, ਤੁਹਾਡੀ ਮਹਿਮਾ ਤੁਹਾਨੂੰ ਬਣਿਆਉਂਦੀ ਹੈ, ਤੁਹਾਡੀ ਮਹਿਮਾ ਦੇ ਤਲ ਕੋਈ ਹੋਰ ਨਹੀਂ ਹੋ ਸਕਦਾ, ਹੋਰ ਕਿਸੇ ਦੀ ਤੁਲਤਾ ਨਹੀਂ ਦਿੱਤੀ ਜਾਂਦੀ ਵੀ ਫਲਾਨੇ ਦੀ ਮਹਿਮਾ ਵੀ ਤੁਹਾਡੇ ਵਰਗੀ ਹੀ ਹੈ। ਕਿਤੇ ਇੱਕ ਦਿਨ ਸਤਿਗੁਰ ਕੇ ਪਾਸ ਕਵੀ ਸੰਤੋਖ ਸਿੰਘ ਜੀ ਕਹਿੰਦੇ ਐ ਸਰੋਤਾ ਜਨਿਓ ਬ੍ਰਹਮ ਵਿਦਿਆ ਹਾਤਲ ਆਤਮਾ ਸਾਖਿਆਤ ਕਰਕੇ ਬੇਣੀ ਮਾਧੋ ਵਿਦਵਾਨ ਕੁਝ ਕੁ ਦਿਨ ਸਤਿਗੁਰੂ ਦੇ ਪਾਸ ਰਹਿ ਪਿਆ ਰਹਿਓ ਪ੍ਰੀਤ ਧਰ ਤਜ ਸਭ ਸਭ ਆਸ ਹੋਰ ਸਾਰੀਆਂ ਆਸਾਂ ਖਾਸ਼ਾ ਛੱਡ ਕੇ ਪ੍ਰੀਤ ਧਰ ਕੇ ਇੱਥੇ ਰਿਹਾ ਹੈ। ਉਸਟਰ ਭਾਰ ਜੇ ਪੁਸਤਕ ਬ੍ਰਿੰਦ ਜਿਹੜੇ ਵਿਦਿਆ ਪੜ੍ਹ ਪੜ੍ਹ ਕੇ ਜਾਂ ਵਿਦਵਾਨਾਂ ਨੂੰ ਜਿੱਤ ਜਿੱਤ ਕੇ ਕਹਿੰਦੇ ਉੱਠਾਂ ਦੇ ਭਾਰ ਪੁਸਤਕਾਂ ਦੇ ਲੱਦੀ ਫਿਰ ਸਰਤਾ ਵਿਖੇ ਬਹਾਏ ਬਿਲੰਦ ਗੋਇੰਦਵਾਲ ਸਾਹਿਬ ਦੇ ਨਾਲ ਹੀ ਵਿਆਸਾ ਨਦੀ ਵਗਦੀ ਹੈ ਕਹਿੰਦੇ ਸਾਰੇ ਉਹਦੇ ਵਿੱਚ ਇਹਨੇ ਰੋੜ ਰੂੜ ਦਿੱਤੇ ਸ਼ਾਂਤ ਪਾਏ ਕਰ ਸੀਤਲ ਹੋਵਾ ਮਨ ਵਿੱਚ ਸ਼ਾਂਤੀ ਪਾ ਕੇ ਐਨ ਕਹਿੰਦੇ ਠੰਡਾ ਠਾਰ ਹੋ ਗਿਆ ਤਨ ਮਨ ਸੀਤਲ ਠਾਰ ਗੜਾ ਵਾਲੀ ਅਵਸਥਾ ਇਹਨੂੰ ਮਿਲ ਗਈ ਹੈ। ਤਾਪ ਵਿਕਾਰਨ ਕੋ ਉਰ ਖੋਵਾ ਦੇ ਅੰਦਰ ਜਿਹੜਾ ਵਿਕਾਰਾਂ ਦਾ ਬੜਾ ਭਾਰੀ ਤਾਪ ਚੜਿਆ ਹੋਇਆ ਸੀ ਇਹਨੇ ਸਦਾ ਲਈ ਗੁਆ ਦਿੱਤਾ ਹੈ। ਵਿਦਾ ਭਇਓ ਰਹਿ ਕੈ ਚਿਰਕਾਲ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਫਿਰ ਇਸ ਨੂੰ ਗੁਰਮੁਖ ਪਦਵੀ ਬਖਸ਼ ਕੇ ਸਿੱਖੀ ਦੇ ਪ੍ਰਚਾਰ ਲਈ ਵੀ ਨੀਯਤ ਕੀਤਾ ਸੀ ਜਾਣੀ ਮੰਜੀ ਬਖਸ਼ੀ ਸੀ ਇਸ ਨੂੰ। ਇਹ ਲਾਹੌਰ ਦੇ ਨੇੜੇ ਚੂਹਣੀਪੁਰ ਨਗਰ ਹੈ ਉੱਥੋਂ ਦਾ ਨਿਵਾਸੀ ਸੀ। ਇਸ ਤਰ੍ਹਾਂ ਇਹ ਜਿਹੜੀਆਂ 22 ਮੰਜੀਆਂ ਮਹਾਰਾਜ ਨੇ ਬਖਸ਼ੀਆਂ ਉਹਨਾਂ ਵਿੱਚੋਂ ਇਹ ਬੇਣੀ ਮਾਧੋ ਨੂੰ ਵੀ ਸਿੱਖੀ ਪ੍ਰਚਾਰ ਲਈ ਮੰਜੀ ਗੁਰਮੁਖ ਪਦਵੀ ਬਖਸ਼ੀ ਸੀ। ਇੱਥੇ ਨਹੀਂ ਆਇਆ ਹੈ ਹੁਣ ਜਿੱਥੇ ਪਹਿਲਾਂ ਪ੍ਰਸੰਗ ਚੱਲੇ ਉੱਥੇ ਕਿਹਨੂੰ ਕਿਹਨੂੰ ਮਹਾਰਾਜ ਨੇ ਮੰਜੀਆਂ ਬਖਸ਼ੀਆਂ ਉੱਥੇ ਇਸ਼ਾਰਾ ਜਿਹਾ ਆਇਆ ਹੈ। ਇਸ ਤਰ੍ਹਾਂ ਇਸ ਨੂੰ ਵੀ ਗੁਰਮੁਖ ਪਦਵੀ ਸਿੱਖੀ ਦੇ ਪ੍ਰਚਾਰ ਲਈ ਜਿਹੜੀ ਕੋਈ ਮੰਜੀ ਬਖਸ਼ੀ ਹੈ ਰਹਿ ਕੇ ਕੁਝ ਦਿਨ ਇੱਥੋਂ ਚਲਿਆ ਗਿਆ ਹੈ। ਪੂਜ ਪੂਜ ਕਰ ਪਰਮ ਕਿਰਪਾਲ ਦਿਆਲੂ ਕਿਰਪਾਲੂ ਸਤਿਗੁਰੂ ਨੂੰ ਬਹੁਤ ਹੀ ਪੂਜ ਮਨਾ ਕਰਕੇ ਸਿੱਖ ਹੁਤੇ ਦੋਏ ਫਿਰਿਆ ਕਟਾਰਾ ਇਸੇ ਤਰ੍ਹਾਂ ਗੁਰੂ ਕੇ ਸਿੱਖ ਦੋ ਸਨ ਇੱਕ ਦਾ ਨਾਮ ਭਾਈ ਫਿਰਿਆ ਜੀ ਦੂਸਰੇ ਦਾ ਨਾਮ ਭਾਈ ਕਟਾਰਾ ਜੀ ਸੀ। ਅਸਲ ਵਿੱਚ ਹੈ ਤਾਂ ਇੱਕੋ ਹੀ ਸਿੱਖ ਸੀ ਇਹਦਾ ਨਾਮ ਸੀ ਫਿਰਿਆ ਜਾਂ ਫੇਰਾ। ਇਹ ਜੰਮੂ ਦੇ ਇਲਾਕੇ ਵੱਲ ਦਾ ਪਹਾੜੀ ਇਲਾਕੇ ਵੱਲ ਦਾ ਸੀ ਮੀਰਪੁਰ ਪਿੰਡ ਦਾ। ਕਟਾਰਾ ਇੱਕ ਖੱਤਰੀਆਂ ਦਾ ਗੋਤ ਹੈ ਇਸ ਕਰਕੇ ਵੀ ਇਹ ਕਟਾਰੇ ਗੋਤ ਦਾ ਖੱਤਰੀ ਭਾਈ ਫਿਰਿਆ ਨਾਮ ਦਾ ਗੁਰਸਿੱਖ ਭਾਈ ਫੇਰਾ ਕਰਕੇ ਵੀ ਇਹਦਾ ਨਾਂ ਸਹੀ ਰੂਪ ਵਿੱਚ ਆਇਆ। ਇੱਥੇ ਕਾਵ ਦੇ ਨਿਯਮਾਂ ਵਿੱਚ ਆ ਕੇ ਫਿਰਿਆ ਆ ਗਿਆ ਹੈ। ਅਸਲੀ ਨਾਮ ਇਹਦਾ ਭਾਈ ਫੇਰੂ ਕਟਾਰੇ ਗੋਦ ਦਾ ਗੁਰਸਿੱਖ ਹੈ ਸਮਝ ਲਓ। ਇੱਕ ਨੀ ਦੋ ਨੀ ਸਨ ਇੱਕੋ ਹੀ ਇੱਕ ਸਿੱਖ ਹੈ ਸੀ। ਸੇਵਤ ਰਹੇ ਬਹੁਤ ਗੁਰਦੁਆਰਾ ਇਸ ਤਰ੍ਹਾਂ ਕਹਿੰਦੇ ਗੁਰੂ ਕੇ ਦਰਬਾਰ ਦੀ ਬਹੁਤ ਹੀ ਸੇਵਾ ਕਰਦੇ ਰਹੇ। ਇੱਕ ਦਿਨ ਤਿੰਨ ਕੋ ਦੇਖ ਗੁਸਾਏ ਇੱਥੇ ਦੋ ਆਏ ਵੀ ਇੱਕ ਕਟਾਰਾ ਵੀ ਇੱਕ ਸਿੱਖ ਸੀ ਫਿਰਿਆ ਵੀ ਸੀ। ਇੱਕ ਦਿਨ ਤਿੰਨ ਦੇਖ ਕੇ ਇਹਨਾਂ ਨੇ ਸਤਿਗੁਰੂ ਦੇ ਤਾਏ ਭਏ ਪ੍ਰਸੰਨ ਬਖਸ਼ਵੇ ਤਾਏ ਇਹਨਾਂ ਦੀ ਸੇਵਾ ਇਹਨਾਂ ਦੀ ਭਾਵਨਾ ਸ਼ਰਧਾ ਤੱਕ ਕੇ ਗੁਰੂ ਮਹਾਰਾਜ ਇਹਨਾਂ ਤੇ ਬਹੁਤ ਹੀ ਪ੍ਰਸੰਨ ਹੋਏ ਕੁਛ ਬਖਸ਼ਿਸ਼ ਕਰਨ ਵਾਸਤੇ। ਨਿਕਟ ਬੁਲਾਏ ਬੂਜਨ ਠਾਨੇ ਕੋਲ ਬੁਲਾਇਆ ਗੁਰੂ ਅਮਰਦਾਸ ਸਾਹਿਬ ਜੀ ਨੇ ਪੁੱਛਣਾ ਕੀਤਾ ਜਹਾਂ ਤੁਮਾਰੇ ਰਹਿਣ ਠਿਕਾਨੇ ਕਹਿੰਦੇ ਵੀ ਤੁਹਾਡਾ ਜਿੱਥੇ ਰਹਿਣ ਦਾ ਟਿਕਾਣਾ ਹੈ ਭਾਵ ਜਿੱਥੇ ਤੁਸੀਂ ਰਹਿੰਦੇ ਹੋ ਕਹੋ ਦੇਸ਼ ਤੇ ਕਿਹੇ ਉਪਦੇਸ਼ ਦੱਸੋ ਉਸ ਇਲਾਕੇ ਵਿੱਚ ਕਿਹਦਾ ਉਪਦੇਸ਼ ਹੈ ਭਾਵ ਕਿਹਦਾ ਲੋਕ ਉਪਦੇਸ਼ ਲੈ ਕੇ ਕਮਾਉਂਦੇ ਹਿਤ ਪ੍ਰਲੋਕ ਕੇ ਕ੍ਰਿਤ ਕਿਆ ਹੈ ਇਸ ਪ੍ਰਲੋਕ ਦੇ ਵਿੱਚ ਪ੍ਰਲੋਕ ਦੇ ਵਾਸਤੇ ਉਹਨਾਂ ਲੋਕਾਂ ਦਾ ਕੀ ਕਰਤੱਵ ਹੈ, ਕੀ ਸਾਧਨ ਕਰਦੇ ਹਨ? ਜੋ ਹੋਵੇ ਸੋ ਜਾਏ ਹਟਾਵੋ। ਜਿਹੜਾ ਵੀ ਕੋਈ ਪ੍ਰਲੋਕ ਵਾਸਤੇ ਕੋਈ ਇਹੋ ਜਿਹਾ ਕਰਤੱਵ ਨਹੀਂ ਹੋ ਰਿਹਾ, ਜੋ ਹੋ ਰਿਹਾ ਉਹਨੂੰ ਜਾ ਕੇ ਤੁਸੀਂ ਰੋਕ ਦਿਓ, ਉੱਥੋਂ ਹਟਾ ਦਿਓ। ਸਤਨਾਮ ਸਿੱਖੀ ਪ੍ਰਗਟਾਵੋ। ਉੱਥੇ ਜਾ ਕੇ ਸਤਨਾਮ ਵਾਹਿਗੁਰੂ ਭਾਈ ਜਪਿਆ ਕਰੋ, ਸਿੱਖੀ ਪ੍ਰਗਟਾਵੋ। ਬੋਲੇ ਦੋਨਾਂ ਦੁਆਕਾਰ ਜੋਰ। ਇਹ ਕਹਿੰਦੇ ਗੁਰਸਿੱਖ ਦੋਵੇਂ ਹੱਥ ਜੋੜ ਕੇ ਬੋਲੇ ਸਤਿਗੁਰੂ ਦੇ, ਸ੍ਰੀ ਗੁਰੂ ਜੀ ਹਮ ਮਹਿ ਕਿਆ ਜੋਰ। ਇਹ ਗੁਰੂ ਅਮਰਦਾਸ ਸਾਹਿਬ ਮਹਾਰਾਜ, ਸਾਡੇ ਵਿੱਚ ਭਲਾ ਕੀ ਬਲ ਹੈ? ਜੋਗੀ ਕੰਨ ਪਾਟੇ ਉਪਦੇਸ਼ ਹੈ। ਸਾਡੇ ਇਲਾਕੇ ਵਿੱਚ ਜੰਮੂ ਬਲਤੀ ਜਿਹੜੇ ਕੰਨ ਪਾਟੇ ਜੋਗੀ ਹੈ, ਉਹ ਉਪਦੇਸ਼ ਦਿੰਦੇ। ਜੰਤਰ ਮੰਤਰ ਜਿਨ ਸ਼ਕਤ ਵਿਸ਼ੇਸ਼ ਹੈ। ਜੰਤਰ ਮੰਤਰ ਜੇ ਉਹ ਕਰਦੇ ਆ ਜਿਨ੍ਹਾਂ ਦੇ ਕੋਲ ਬੜੀ ਵਿਸ਼ੇਸ਼ ਸ਼ਕਤੀਆਂ ਵੀ ਹੈਗੀਆਂ। ਗੋਰਖ ਗੋਰਖ ਜਾਪ ਜਪੈ ਹੈ। ਜਿਹੜੇ ਅਸੀਂ ਪਹਾੜੀ ਲੋਕ ਹੈ, ਸਾਨੂੰ ਵੀ ਉਹ ਮਾਰਾ ਉਪਦੇਸ਼ ਦਿੰਦੇ ਆ ਵੀ ਗੋਰਖ ਗੋਰਖ ਦਾ ਜਾਪ ਜਪਿਆ ਕਰੋ, ਜਪਾਉਂਦੇ ਸਭ ਨੂੰ। ਪੂਜਤ ਨਿਤ ਜੋਗੀਨ ਸਭੈ ਹੈ। ਇਸ ਕਰਕੇ ਸਾਡੇ ਇਲਾਕੇ ਦੇ ਲੋਕ ਤਾਂ ਮਾਰਾ ਜਿਹੜੇ ਕੰਨ ਪਾਟੇ ਜੋਗੀ ਇਹਨਾਂ ਹੀ ਪੂਜਦੇ ਮੰਨਦੇ। ਦੇਵੀ ਦੇਵ ਦੇ ਹੋਰਾ ਥਾਨ। ਹੋਰ ਕਹਿੰਦੇ ਦੇਵੀਆਂ ਦੇ ਅਸਥਾਨ, ਦੇਵਤਿਆਂ ਦੇ ਅਸਥਾਨ, ਜਿੱਥੇ ਕੋਈ ਦੇਹਰਾ ਬਣਿਆ ਕਿ ਬਜ਼ੁਰਗ ਚੜ੍ਹਾਈ ਕਰ ਗਿਆ, ਉਹਦੀਆਂ ਅਸਥੀਆਂ ਜਿਹੀਆਂ ਫੁੱਲ ਫੁੱਲ ਸੁਆਹ ਜੀ ਹੇਠਾਂ ਦੱਬੀ ਹੈ, ਦੇਵਰਿਆਂ ਦੇ ਅਸਥਾਨਾਂ ਤੇ। ਨਹਿ ਮਾਨਹਿ ਕਿਹੈ ਨਰ ਅਗਿਆਨ। ਇਹੋ ਜਿਹੇ ਮਾਰਾ ਅਗਿਆਨੀ ਲੋਕ ਹੈ ਉਸ ਇਲਾਕੇ ਦੇ, ਉਹ ਕਿਸੇ ਨੂੰ ਹੋਰ ਨਹੀਂ ਮੰਨਦੇ, ਸਿਰਫ ਕਹਿੰਦੇ ਕੰਨ ਪਾਟਿਆਂ ਨੂੰ ਮੰਨਦੇ ਪੂਜਦੇ। ਤਪ ਜਪ ਤੀਰਥ ਕੋਇ ਨ ਜਾਣੈ ਹੈ। ਜਪ ਕਿਵੇਂ ਕਰਨਾ ਹੈ, ਤਪ ਕਿਵੇਂ ਕਰਨਾ ਹੈ, ਤੀਰਥ ਯਾਤਰਾ ਕਿਵੇਂ ਜਾਣਾ ਹੈ, ਕੋਈ ਨਹੀਂ ਇਹ ਜਾਣਦੇ ਕੁਝ ਵੀ। ਕਿਉਂ ਪਰਮੇਸ਼ਰ ਨਹਿ ਮਾਨੈ। ਹੋਰ ਤਾਂ ਹੋਰ ਕੀ ਹੈ, ਮਹਾਰਾਜ ਜੰਤਰਾਂ ਮੰਤਰਾਂ ਵਿੱਚ ਫਸੇ ਪਏ ਹੈ, ਕਿਵੇਂ ਕਰਕੇ ਪਰਮੇਸ਼ਰ ਨੂੰ ਨਹੀਂ ਮੰਨਦੇ ਪੂਜਦੇ ਹੋ ਤਾਂ? ਭਾਉ ਭਗਤ ਕੋ ਨਾਮ ਨ ਲੈ। ਕਿਵੇਂ ਪ੍ਰੇਮ ਨਾਲ ਪਰਮੇਸ਼ਰ ਦੀ ਭਗਤੀ ਕਰੀਦੀ ਹੈ, ਕਹਿੰਦੇ ਕਰਨੀ ਤਾਂ ਕੀ ਹੈ, ਨਾਮ ਨਹੀਂ ਲੈਂਦੇ ਹੋ ਤਾਂ? ਅਰਥੀ ਮੂਡ ਨਹੀਂ ਸਮਝੇ। ਮਾਰਾ ਮੂਰਖ ਲੋਕ ਹੈ, ਮਾਇਆ ਦੇ ਮਤਬਲੀ ਹੈ, ਸਮਝਾਏ ਹੋਏ ਸਮਝਦੇ ਨਹੀਂ। ਗੁਰੂ ਕਿਰਪਾ ਬਿਨ ਸੁਧਰਹਿ ਨਾਹੀ। ਗੁਰੂ ਅਮਰਦਾਸ ਸਾਹਿਬ, ਤੁਹਾਡੀ ਕਿਰਪਾ ਤੋਂ ਬਗੈਰ ਤਾਂ ਸਾਡੇ ਇਲਾਕੇ ਦੇ ਲੋਕ ਸੁਧਰ ਨਹੀਂ ਸਕਦੇ। ਫਸੇ ਸੋ ਜੰਤਰ ਮੰਤਰ ਕੇ ਮਾਹੀ। ਕੰਨ ਪਾਟੇ ਜੋਗੀਆਂ ਮਗਨਨਾਥਾਂ ਮਗਨ ਲੱਗ ਕੇ ਜੰਤਰਾਂ ਮੰਤਰਾਂ ਵੀ ਤਾਗਿਆਂ ਵਿੱਚ ਫਸੇ ਪਏ। ਸੁਣ ਸ੍ਰੀ ਸਤਿਗੁਰ ਦਈ ਨਿਦੇਸ਼। ਇਹਨਾਂ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਫਿਰ ਇਹਨਾਂ ਨੂੰ ਆਗਿਆ ਕਰ ਦਿੱਤੀ, ਆਗਿਆ ਦੇ ਦਿੱਤੀ। ਤੁਮ ਗਮਨਾ ਅਬ ਤਿਸ ਹੀ ਦੇਸ਼। ਮਹਾਰਾਜ ਕਹਿੰਦੇ ਵੀ ਤੁਸੀਂ ਆਪਣੇ ਜੰਮੂ ਦੇ ਇਲਾਕੇ ਵਿੱਚ ਹੀ ਚਲੇ ਜਾਓ। ਸਤਿਨਾਮ ਕੋ ਦੇਹ ਉਪਦੇਸ਼ੂ। ਜਾ ਕੇ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਸਤਨਾਮ ਵਾਹਿਗੁਰੂ ਦਾ ਉਪਦੇਸ਼ ਦੇਵੋ ਜਪਣ ਲਈ। ਗੁਰਮੁਖ ਪੰਥ ਦ੍ਰਿੜਾਓ ਵਿਸ਼ੇਸ਼ੂ। ਜਿਹੜਾ ਗੁਰੂ ਨਾਨਕ ਦਾ ਜਿਹੜਾ ਪੰਥ ਹੈ, ਗੁਰਮੁਖ ਪੰਥ ਹੈ, ਵਿਸ਼ੇਸ਼ ਕਰਕੇ ਕਰਾਓ ਤੁਸੀਂ। ਫਿਰਿਆ ਕਟਾਰਾ ਬਾਕ ਉਚਾਰਾ। ਜਿਹੜਾ ਫਿਰਿਆ ਕਟਾਰੇ ਗੋਦਾ ਹੈ, ਸਿੱਖ ਇਸ ਨੇ ਫਿਰ ਬਚਨ ਕਿਹਾ ਹੈ। ਮੰਤਰ ਜੰਤਰ ਕੋ ਬਲ ਤਿੰਨ ਧਾਰਾ। ਜਿਹੜੇ ਉਹ ਕੰਨ ਪਾਟੀ ਜੋਗੀ ਉਹ ਤਾਂ ਜੰਤਰਾਂ ਮੰਤਰਾਂ ਦਾ ਬੜਾ ਆਪਣੇ ਕੋਲ ਬਰ ਰੱਖਦੇ। ਬਦੈ ਨ ਕਾਹੂ ਦੇਹੇ ਖਦੇਰ। ਇੰਨੇ ਮਾਰਾ ਕੰਨ ਪਾਟੇ ਉਹ ਵਿਗੜੇ ਹੋਏ ਹੈ, ਕਹਿੰਦੇ ਉਹ ਕਿਸੇ ਦੀ ਗੱਲ ਨਹੀਂ ਮੰਨਦੇ ਹਨ, ਕੁਝ ਨਹੀਂ ਸਮਝਦੇ ਹਨ, ਜੇ ਕੋਈ ਉਹਨਾਂ ਨੂੰ ਕਹੇ ਕਿ ਉਹ ਖਦੇੜ ਦਿੰਦੇ ਆਪਣੇ ਕੋਲ ਭਜਾ ਦਿੰਦੇ। ਮਾਰ ਦੇਤ ਵੈਰੀ ਬਿਨ ਦੇਰ। ਮਾਰਾ ਵੈਰੀ ਜਾਣ ਕੇ ਬਿਨਾ ਦੇਰੀ ਤੋਂ ਕੋਈ ਜੰਤਰ ਮੰਤਰ ਜਾ ਕਰਕੇ ਉਹ ਮਾਰ ਮੂਰ ਦਿੰਦੇ। ਬਿਨਾ ਸ਼ਕਤ ਕਿਮ ਤਾਹਾ ਸਿਧਾਵੈ। ਸਤਿਗੁਰੂ ਸਾਡੇ ਕੋਲ ਤਾਂ ਕੋਈ ਤਾਕਤ ਨਹੀਂ ਹੈ, ਸ਼ਕਤੀ ਬਿਨਾ ਭਲਾ ਅਸੀਂ ਕਿਵੇਂ ਜਾਵਾਂਗੇ। ਸਤਨਾਮ ਕਿਮ ਤਿੰਨੋ ਜਪਾਵੈ। ਉਹਨਾਂ ਜੰਤਰ ਮੰਤਰਾਂ ਕੰਨ ਪਾਟਿਆਂ ਜੋਗੀਆਂ ਨੂੰ ਕਿਵੇਂ ਸਤਨਾਮ ਮੰਤਰ ਜਪਾਵਾਂਗੇ? ਪ੍ਰਸੰਨ ਤਿੰਨ ਸਾ ਸੰਗ ਉਚਾਰਾ। ਗੁਰੂ ਅਮਰਦਾਸ ਸਾਹਿਬ ਜੀ ਨੇ ਬਹੁਤ ਹੀ ਪ੍ਰਸੰਨ ਖੁਸ਼ ਹੋ ਕੇ ਉਹਨਾਂ ਦੇ ਸਾਥੀਓ ਬਚਨ ਕਿਹਾ, ਅਬ ਤੇ ਫੁਰ ਹੈ ਸੁਭਾਕ ਤੁਮਾਰਾ। ਕਹਿੰਦੇ ਵੀ ਅਸੀਂ ਬਚਨ ਕਹਿੰਦੇ, ਹੁਣ ਤੋਂ ਤੁਹਾਡਾ ਜਿਹੜਾ ਬਚਨ ਹੈ ਨਾ, ਕਹਿੰਦੇ ਫੁਰਿਆ ਕਰੇਗਾ, ਪੂਰਾ ਹੋ ਜਾਇਆ ਕਰੇਗਾ ਜੋ ਕਿਹਾ ਕਰੋ। ਸ਼ਕਤ ਵਿਸਾਲ ਹੋ ਹੈ ਤੁਮ ਮਾਹੀ, ਜਵਾਨ ਦੇ ਵਿੱਚ ਬਹੁਤ ਤਗੜੀ ਤਾਕਤ ਹੋ ਜਾਵੇਗੀ। ਤੁਮ ਢਿੱਗ ਮੰਤਰ ਜੰਤਰ ਫੁਰ ਨਾਹੀ, ਇਹ ਵੀ ਅਸੀਂ ਬਰਰੂ ਬਚਨ ਕਹਿੰਦੇ ਹਾਂ ਵੀ ਤੁਹਾਡੇ ਕੋਲ ਆ ਕੇ ਕੋਈ ਮੰਤਰ ਜੰਤਰ ਜਾਂ ਬਲ ਜਾ ਪਾਵੇ, ਕੋਈ ਉਹਦਾ ਬਲ ਨਹੀਂ ਚੱਲੇਗਾ, ਕੋਈ ਅਸਰ ਉਸਰ ਨਹੀਂ ਹੋਏਗਾ ਤੁਹਾਡੇ ਤੇ। ਜਹ ਕਹਿ ਮਠ ਜੋਗੀ ਕੇ ਹੋਏ, ਬਾਕੀ ਜਿੱਥੇ ਕੰਨ ਪਾਟੇ ਮਠਾਂ ਵਿੱਚ ਰਹਿੰਦੇ ਆ, ਕੁਕਰਮ ਕਰਦੇ ਨਾ, ਉੱਥੇ ਕੋਈ ਭਜਨ ਪਾਠ ਦਾ ਰੱਬ ਦਾ ਨਾਂ ਨਹੀਂ ਲੈਂਦੇ, ਜਿੱਥੇ ਕਿੱਥੇ ਇਹਨਾਂ ਦੇ ਕਹਿੰਦੇ ਮਠ ਜੇ ਬਣੇ ਹੋਏ। ਦੇਹੋ ਨਿਕਾਸ ਪੁਨ ਭਗਨਾ ਹਸੋਏ, ਪਹਿਲਾਂ ਕੰਨ ਪਾਟਿਆਂ ਨੂੰ ਕੰਨ ਤੋਂ ਫੜ ਕੇ ਕੱਢਦੇ ਹੋ, ਮੋਰੋ ਇਹਨਾਂ ਦੇ ਮਠ ਮੁੜ ਜੇ ਭੰਨ ਤੋੜਦੇ ਹੋ। ਜੋਗੀ ਤੁਮ ਕੋ ਦੇਖ ਨਾ ਸਕੈ, ਮਹਾਰਾਜ ਕਹਿੰਦੇ ਵੀ ਅਸੀਂ ਬਚਨ ਕਰਦੇ ਹਾਂ, ਜਿਹੜੇ ਕੰਨ ਪਾਟੇ ਜੇ ਜੰਤਰ ਮੰਤਰ ਵਾਲੇ ਤੁਹਾਨੂੰ ਕਹਿੰਦੇ ਦੇਖ ਹੀ ਨਹੀਂ ਸਕਣਗੇ। ਭਰਮ ਚਿਤ ਹੋਏ ਭਾਗਵੋ ਤੱਕੈ, ਕਹਿੰਦੇ ਉਹਨਾਂ ਨੂੰ ਚਿੱਤ ਵਿੱਚ ਭਰਮ ਜਾ ਹੋਵੇ ਵੀ ਇਹ ਆ ਗਏ ਕਿਹੜੇ, ਪਤਾ ਨੀ ਇੱਥੋਂ ਭੱਜਣੇ ਹੀ ਤੱਕਣਗੇ, ਭੱਜ ਜਾਈਏ ਬਚਾਈਏ ਜਾਨ ਇਹਨਾਂ ਤੋਂ। ਧਰਮ ਸਾਲ ਸਭ ਗ੍ਰਾਮ ਕਰਾਵੋ, ਫਿਰ ਵੀ ਉਹ ਮੱਠ ਮੁੱਠ ਜੇ ਤੋੜ ਕੇ ਸਾਰੇ ਪਿੰਡਾਂ ਵਿੱਚ ਧਰਮਸਾਲਾ ਤੁਸੀਂ ਤਿਆਰ ਕਰਵਾ ਦੇ, ਭਜਨ ਕੀਰਤਨ ਕਰ ਸੁਖ ਪਾਵੋ। ਇਹ ਕਹਿੰਦੇ ਭਜਨ ਕੀਰਤਨ ਕਰਕੇ ਸੁਖ ਪਾਇਆ ਕਰੋ ਰਲ ਮਿਲ ਕੇ, ਨਾਮ ਦਾਨ ਇਸ਼ਨਾਨ ਦ੍ਰਿੜਾਏ, ਸਾਰੇ ਲੋਕਾਂ ਨੂੰ ਵੀ ਨਾਮ ਜਪਣਾ ਹੈ, ਤੜਕੇ ਉੱਠ ਇਸ਼ਨਾਨ ਕਰਨਾ ਹੈ, ਦਾਨ ਪੁੰਨ ਕਰਨਾ ਹੈ, ਪੱਕਿਆ ਕਰਾਉਣਾ ਹੈ, ਪਾਵਨ ਦੇਸ਼ ਕਰੋ ਸਭ ਜਾਏ। ਇਸ ਤਰ੍ਹਾਂ ਵੀ ਆਪਣਾ ਜੰਮੂ ਇਲਾਕੇ ਦਾ ਪਹਾੜੀ ਦੇਸ਼ ਸਾਰਾ ਜਾ ਕੇ ਸਤਨਾਮ ਜਪਾ ਕੇ ਕੀਰਤਨ ਕਰਕੇ ਪਵਿੱਤਰ ਕਰ ਲਓ। ਆਨ ਮਿਲ ਹੈ ਨਾਰ ਗਨ ਤੁਮ ਜੋਏ, ਸਾਰਾ ਕਹਿੰਦੇ ਬਹੁਤੇ ਲੋਕ ਤੁਹਾਨੂੰ ਆ ਕੇ ਮਿਲਣਗੇ। ਜਹ ਚਰਨ ਬਿਨੈ ਕਹਿ ਸੋਏ, ਇਹ ਚਰਨ ਪੂਜਣਗੇ ਤੁਹਾਡੇ ਅੱਗੇ ਬੇਨਤੀਆਂ ਕਰਨਗੇ। ਇਮ ਕਹਿ ਨਿਦ ਸਿੱਧ ਗੁਰ ਦੀਨਸ, ਇਸ ਤਰ੍ਹਾਂ ਦੇ ਬਚਨ ਕਹਿ ਕਰਕੇ ਇਹਦੀਆਂ ਸਿੱਧੀਆਂ ਨਦੀਆਂ ਮਹਾਰਾਜ ਨੇ ਬਖਸ਼ ਦਿੱਤੀਆਂ। ਦੇ ਬਰਦਾਨ ਵਿਦਾ ਜੁਗ ਕੀਨਸ, ਬਰਦਾ ਦਾਨ ਦੇ ਕੇ ਆਪਣੇ ਕੋਲੋਂ ਇਹਨਾਂ ਨੂੰ ਵਿਦਾ ਕਰ ਦਿੱਤਾ, ਜੰਮੂ ਦੇ ਇਲਾਕੇ ਵੱਲ ਨੂੰ ਭੇਜ ਦਿੱਤਾ। ਨਮਸਕਾਰ ਕਰ ਧਰ ਪਗ ਧਿਆਨਾ, ਮਹਾਰਾਜ ਨੂੰ ਮੱਥਾ ਟੇਕ ਕੇ ਤੇ ਚਰਨਾਂ ਦਾ ਧਿਆਨ ਧਰ ਕੇ, ਪ੍ਰਭ ਆਗਿਆ ਤੇ ਕੀਨਸ ਪਿਆਨਾ, ਅਮਰਦਾਸ ਸਾਹਿਬ ਮਾਲਕ ਦੀ ਆਗਿਆ ਕਰਕੇ ਫਿਰ ਜੰਮੂ ਵੱਲ ਨੂੰ ਇਹਨਾਂ ਨੂੰ ਮੂੰਹ ਕਰਕੇ ਚੱਲਣਾ ਕੀਤਾ। ਵੱਡ ਜੋਗੀ ਕੇ ਮੱਠ ਤਹਿ ਗਏ, ਜਿੱਥੇ ਸਭ ਤੋਂ ਵੱਡਾ ਕਹਿੰਦੇ ਗੋਰਖਨਾਥ ਦਾ ਮੱਠ ਜਿਹਾ ਬਣਿਆ ਸੀ ਨੂੰ, ਉੱਥੇ ਪਹਿਲਾਂ ਗਏ ਫਿਰ ਸਿੱਧੇ, ਤ੍ਰਾਸ ਦੀਨ ਤੇ ਸਧਾਰਨ ਭਏ, ਇਹਨਾਂ ਨੂੰ ਦੇਖਿਆ ਉਹਨਾਂ ਨੇ ਤੇ ਡਰ ਪੈ ਜਾ ਦਿੱਤਾ ਦੋਹਾਂ ਸਿੱਖਾਂ ਨੂੰ, ਤੇ ਵੀ ਫਿਰ ਤਗੜੇ ਹੋ ਕਹਿੰਦੇ ਆ ਜਾਓ ਬਈ ਫਿਰ। ਤਬ ਤਿੰਨ ਮੰਤਰ ਜੰਤਰ ਬਲ ਲਾਵਾ, ਉਹਨੂੰ ਜਿਹੜੇ ਕੰਨ ਪਾਟੇ ਜੇ ਰਹਿੰਦੇ ਸੀ ਉਹ ਗੋਰਖਨਾਥ ਦੇ ਮੜਦੇ, ਉਹਨਾਂ ਜੰਤਰਾਂ ਮੰਤਰਾਂ ਦਾ ਜਲ ਬਲ ਜਲ ਲਾਇਆ ਇਹਨਾਂ ਤੇ, ਉਲਟ ਭਰਿਓ ਜੋਗੀ ਦੁੱਖ ਪਾਵਾ, ਕਹਿੰਦੇ ਉਲਟਾ ਪੁੱਠਾ ਹੀ ਪੈ ਗਿਆ ਉਹ ਕੰਨ ਪਾਟਿਆਂ ਤੇ, ਉਹਨਾਂ ਨੇ ਦੁੱਖ ਪਾਇਆ, ਭਾਜਣਾ ਪੈ ਗਈਆਂ। ਅਗਨ ਲੱਗੀ ਤਨ ਮਨ ਹੋ ਵਿਸਾਲਾ, ਇਹੋ ਜਿਹਾ ਪੁੱਠਾ ਮੰਤਰ ਕਹਿੰਦੇ ਲੱਗਿਆ ਹੈ ਉਹਨਾਂ ਦੇ ਸਰੀਰ ਨੂੰ ਅੱਗਾਂ ਲੱਗ ਗਈਆਂ ਤੇ ਦੁੱਖ ਪਾਇਆ, ਲਾਗੇ ਚਾਂਗਰਾਂ ਮਾਰਨ। ਨਿਜ ਤੇ ਵੱਡੋ ਜਾਨ ਤੇ ਸਕਾਲਾ, ਉਸ ਵੇਲੇ ਭਾਈ ਫੇਰਾ ਇਹ ਗੁਰਸਿੱਖ ਨੂੰ ਆਪਣੇ ਤੋਂ ਬਹੁਤ ਵੱਡਾ ਜਾਣ ਕੇ ਇਹਨਾਂ ਨੇ ਭਇਓ ਮਹੰਤ ਭਲਾਵਨ ਤਬੈ, ਹੋਰ ਤਾਂ ਹੋਰ ਕੀ ਹੈ, ਜਿਹੜਾ ਇਹਨਾਂ ਦਾ ਮੁਖੀ ਕੰਨ ਪਾਟਿਆਂ ਦਾ ਮਤ ਸੀ ਉਹ ਪੁੱਜਿਆ ਸਭ ਤੋਂ ਪਹਿਲਾਂ। ਜੋਗੀ ਅਪਰ ਨ ਠਹਿਰੈ ਸਭ, ਉਹਦੇ ਜਿਹੜੇ ਕੰਨ ਪਾਟੀ ਜੋਗੀ ਚੇਲੇ ਚਾਲੇ ਹੋ ਨੀ ਕੋਈ ਟਿਕਦੇ, ਉਹ ਵੀ ਮਗਰੀ ਭੱਜੀ ਜਾਂਦੇ ਆਪਣੇ ਮੰਤ। ਦੇਖ ਬਾਜ ਕੋ ਖਗ ਜਿਮ ਭਾਜ, ਜਿਵੇਂ ਕਹਿੰਦੇ ਬਾਜ ਆਇਆ ਦੇਖ ਕੇ ਆਕਾਸ਼ ਵਿੱਚ ਜਿੰਨੇ ਪੰਛੀ ਆ ਕਹਿੰਦੇ ਚਿੜੀਆਂ ਕਟਾਰਾਂ ਕਬੂਤਰ ਜੇ ਸਭ ਭੱਜ ਜਾਂਦੇ। ਜਨ ਮ੍ਰਿਗ ਚੱਲੇ ਕੇ ਹਰੀ ਗਾਜ, ਸਮਝ ਲੋ ਜਿਵੇਂ ਸ਼ੇਰ ਆ ਜਾਏ ਨਾ ਜੰਗਲ ਵਿੱਚ ਤੇ ਜਿਹੜੇ ਹਰਨ ਹੁਰਨ ਜੇ ਸਭ ਜਿੰਨੇ ਪਸ਼ੂ ਆ ਗਿੱਦੜ ਗੁੱਦੜ ਜੇ ਸਭ ਭੱਜ ਜਾਂਦੇ ਹੁੰਦੇ ਆ ਭੱਜ ਗਏ ਤਿਸ ਮੱਠ ਕੋ ਕਰ ਭਗਨ ਗਿਰਾਵਾ ਉਸ ਵੇਲੇ ਫਿਰ ਨਾਨੇ ਕਹਿੰਦੇ ਉਹ ਜਿਹੜਾ ਮੱਠ ਜਾ ਬਣਿਆ ਸੀ ਤੋੜ ਤੋੜ ਕੇ ਸਿੱਟਿਆ ਹੇਠਾਂ ਪਿਖ ਲੋਚਨ ਕੋ ਘਨ ਤਬ ਆਵਾ ਇਸ ਤਰ੍ਹਾਂ ਬਹੁਤੇ ਜਿਹੜੇ ਲੋਕ ਆ ਮੱਠ ਜਾ ਭੰਨ ਕੇ ਜਦੋਂ ਦੇਖਿਆ ਵੀ ਸਿੱਟਿਆ ਪਿਆ ਤੇ ਦੇਖ ਕੇ ਆ ਗਏ ਇਹਨਾਂ ਦੇ ਕੋਲ ਪਿੰਡਾਂ ਦੇ ਲੋਕ ਕਰ ਵਿਚਾਰ ਨਰ ਕਰਤ ਉਚਾਰੀ ਲੋਕ ਜਿਹੜੇ ਸਿਆਣੇ ਵਿਚਾਰ ਵਿਚਾਰ ਕੇ ਇੱਕ ਦੂਸਰੇ ਨੂੰ ਕਹਿੰਦੇ ਜੋਗੀ ਪੀਰ ਹਮਾਰੋ ਭਾਰੀ ਦੇਖੋ ਵੀ ਆ ਜਿਹੜਾ ਕੰਨ ਪਾਟਾ ਜੋਗੀ ਮਨ ਸੀ ਸਾਡਾ ਬੜਾ ਤਕੜਾ ਪੀਰ ਸੀ ਮਾਂ ਇਨਕੋ ਦੇਖ ਸੋ ਗਯੋ ਭਲਾਈ ਆ ਜਿਹੜੇ ਆਏ ਇਹਨਾਂ ਨੂੰ ਦੇਖ ਕੇ ਉਹ ਤਾਂ ਭੱਜ ਗਿਆ ਦੌੜ ਲਾ ਗਈ ਮਹਾਬਲੀ ਇਹ ਪਰ ਹੈ ਲਿਖਾਈ ਇਸ ਕਰਕੇ ਕਿ ਆ ਜਿਹੜੇ ਆਏ ਤਾਂ ਬੜੇ ਤਕੜੇ ਬਲੀ ਜਾਣੇ ਪੈਂਦੇ ਹਨ ਨਿਕਟ ਚੱਲੋ ਬੂਝ ਅਬ ਇਹਨੇ ਆਪੋ ਵਿੱਚ ਹੀ ਕਹਿੰਦੇ ਵੀ ਆਪਾਂ ਇਹਨਾਂ ਦੇ ਨੇੜੇ ਚੱਲੀਏ ਤੇ ਇਹਨਾਂ ਤੋਂ ਪੁੱਛੀਏ ਹੈ ਇਹ ਕੌਣ ਪਠਾਏ ਕਿਨੈ ਪੁੱਛੀਏ ਵੀ ਇਹ ਕੌਣ ਹੈ ਤੇ ਕਿਹਨਾਂ ਨੇ ਇਹਨਾਂ ਨੂੰ ਆਗਿਆ ਦੇ ਕੇ ਇੱਧਰ ਭੇਜਿਆ ਹੈ ਗੁਰ ਗੋਰਖ ਕੋ ਮੱਠ ਜਿਨ ਗੇਰਾ ਇਹਨਾਂ ਨੇ ਵੀ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਜਿਹੜਾ ਗੋਰਖਨਾਥ ਉਹਦਾ ਮੱਠ ਜਿਹਾ ਭੰਨ ਕੇ ਸਿੱਟਤਾ ਹੈ ਡਰੇ ਨਹੀਂ ਤਪ ਤੇਜ ਵਡੇਰਾ ਇਹਨਾਂ ਦਾ ਬੜਾ ਬਈ ਤਪ ਤੇਜ ਹੈ ਤਾਂ ਭੋਰਾ ਮਾਤਰ ਵੀ ਨੀ ਡਰੇ ਮੱਠ ਮੁੜ ਤੋੜਦੇ ਆ ਜਬ ਨਰ ਮਿਲ ਆਏ ਸਮਦਾਏ ਜਦੋਂ ਇਸ ਤਰ੍ਹਾਂ ਵਿਚਾਰ ਕੇ ਬਹੁਤੇ ਲੋਕ ਇਕੱਠਿਆਂ ਹੋ ਕੇ ਆ ਮਿਲੇ ਇਹਨਾਂ ਨੂੰ ਇਨ ਦੋਨਾਂ ਗੁਰ ਸ਼ਬਦ ਸੋ ਗਾਏ ਇਹਨਾਂ ਨੇ ਫਿਰ ਦੋਹਾਂ ਨੂੰ ਗੁਰੂ ਮਹਾਰਾਜ ਦੇ ਜਿਹੜੇ ਸ਼ਬਦ ਆ ਉਹ ਪੜ ਪੜ ਕੇ ਸੁਣਾਏ ਭਜਨ ਕੀਰਤਨ ਸੁਣ ਕਰ ਸਾਰੇ ਇੰਨੇ ਨਗਰਾਂ ਦੇ ਲੋਕ ਭਜਨ ਸਿਮਰਨ ਸੁਣ ਕੇ ਭਏ ਨਮਰ ਮੁਖ ਨਮੋ ਉਚਾਰੇ ਸਾਰੇ ਨਿਮਰਤਾ ਸਹਿਤ ਹੋ ਗਏ ਮੁਖੋਂ ਉਹ ਕਹਿਣ ਲੱਗੇ ਹਨ ਇਹਨਾਂ ਨੂੰ ਪ੍ਰੇਮ ਵਧਿਓ ਸਭ ਭਾਉ ਕਰਨ ਤੇ ਬੜਾ ਪ੍ਰੇਮ ਪਿਆਰ ਵਧ ਗਿਆ ਸਾਰੇ ਇਹਨਾਂ ਨਾਲ ਪ੍ਰੇਮ ਪਿਆਰ ਕਰ ਰਹੇ ਹੈ ਸ਼ਰਧਾ ਰੱਖ ਰਹੇ ਨਿਕਟ ਹੋਏ ਇੱਕ ਮਨੇ ਸੁਨੰਤੇ ਜਦੋਂ ਇਹ ਕੀਰਤਨ ਕਰਦੇ ਬਾਣੀ ਪੜ੍ਹਦੇ ਆ ਨੇੜੇ ਹੋ ਕੇ ਇੱਕ ਮਨ ਹੋ ਕੇ ਲੋਕ ਸੁਣਦੇ ਹਨ ਸਤਿਗੁਰ ਵਰਤੇ ਭੇ ਸਿੱਖ ਆਏ ਉਹ ਗੁਰੂ ਅਮਰਦਾਸ ਸਾਹਿਬ ਜੀ ਦਾ ਇਹਨਾਂ ਨੂੰ ਵਰ ਹੋ ਗਿਆ ਸੀ ਜਿਸ ਕਰਕੇ ਵਰ ਰੂ ਬਚਨਾ ਕਰਕੇ ਇਹਨਾਂ ਦੇ ਆਸਿਖ ਸੇਵਕ ਬਣੇ ਸਤਿਆ ਨਾਮ ਇਨ ਮੰਤਰ ਦ੍ਰਿੜਾਏ ਇਹਨਾਂ ਨੇ ਕਹਿੰਦੇ ਕੋਈ ਕੰਨਾ ਬਾਟੀ ਕੁਰੂ ਤੂੰ ਮੇਰਾ ਚੇਲਾ ਮੈਂ ਤੇਰਾ ਗੁਰੂ ਇਹੋ ਜਿਹਾ ਨੀ ਮੰਤਰ ਦ੍ਰਿੜਾਇਆ ਜਿਵੇਂ ਆ ਬਾਕੀ ਲੋਕ ਕਰਦੇ ਵੀ ਗਾਹ ਨੀ ਦੱਸਣਾ ਕਿਸੇ ਨੂੰ ਨਹੀਂ ਤਾਂ ਨਰਕ ਚ ਰਹਿ ਜਾਊਗੀ ਜਿੰਨੇ ਆਏ ਸਾਰਿਆਂ ਨੇ ਸਿੱਧਾ ਕਹਿਤਾ ਵੀ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਸਤਨਾਮ ਵਾਹਿਗੁਰੂ ਵਾਹਿਗੁਰੂ ਉੱਚੀ ਦੇ ਕੇ ਜਪਣਾ ਹੈ ਕੋਈ ਐਸਾ ਨਹੀਂ ਵੀ ਕੰਨ ਵਿੱਚ ਹੀ ਹੈ ਗੁਰਮੁਖ ਭਏ ਭਗਤ ਕੋ ਲਾਗੇ ਇਸ ਤਰ੍ਹਾਂ ਕਹਿੰਦੇ ਸਾਰੇ ਗੁਰਮੁਖ ਬਣ ਗਏ ਗੁਰਮੰਤਰ ਦਾ ਉਪਦੇਸ਼ ਲੈ ਕੇ ਜਪ ਕੇ ਤੇ ਇਸ ਤਰ੍ਹਾਂ ਪਏ ਗੁਰਮੁਖ ਭਏ ਭਗਤ ਕੋ ਲਾਗੇ ਸਾਰੇ ਪ੍ਰੇਮ ਨਾਲ ਭਗਤੀ ਕਰਨ ਲੱਗ ਪਏ ਲੋਕ ਦੀਰਗ ਭਾਗ ਭਾਲ ਜਿਨ ਜਾਗੇ ਇਹਨਾਂ ਲੋਕਾਂ ਦੇ ਬਹੁਤ ਕਹਿੰਦੇ ਮੱਠੇ ਦੇ ਚੰਗੇ ਤਕੜੇ ਭਾਗ ਜਾਗ ਪਏ ਅੱਜ ਮਨ ਬਾਂਛਤ ਕੋ ਜਾਤ ਜਾਚਤ ਜਬੈ ਜੋ ਮਨ ਚਾਹੁੰਦਾ ਉਸ ਭਾਈ ਫੇਰਾ ਜੀ ਗੁਰਸਿੱਖ ਤੋਂ ਜਾ ਕੇ ਜਦੋਂ ਮੰਗਦੇ ਹਾਂ ਇਨ ਵਰ ਤੇ ਪ੍ਰਾਪਤ ਹੋਏ ਤਬ ਇਹਨਾਂ ਦਾ ਵਰਰੂ ਬਚਨ ਹੋ ਜਾਂਦਾ ਹੈ ਤੇ ਵਰਰੂ ਬਚਨਾ ਕਰਕੇ ਉਸੇ ਵਿੱਚ ਮਿਲ ਜਾਂਦਾ ਕਿੱਥੇ ਤਾਂ ਉਹਨਾਂ ਦੀਆਂ ਮਿੰਨਤਾਂ ਤਰਲੇ ਕਰਨੇ ਪੈਂਦੇ ਕਿੱਥੇ ਕਹਿੰਦੇ ਵੀ ਹੋ ਜਾਏਗਾ ਧਰਮ ਸਾਲ ਹੋ ਜਾਂਦਾ ਹੈ ਸਭ ਕੁਛ ਧਰਮ ਸਾਲ ਸੁੰਦਰ ਬਨਵਾਈ ਫਿਰ ਕੀ ਹੈ ਕਹਿੰਦੇ ਲੋਕਾਂ ਨੇ ਇਕੱਠਿਆਂ ਹੋ ਕੇ ਬਹੁਤ ਸੋਹਣੀ ਧਰਮ ਦੀ ਜਗ੍ਹਾ ਬਣਾ ਲਈ ਗੁਰਦੁਆਰਾ ਕਾਇਮ ਕਰ ਲਿਆ ਸਤ ਸੰਗਤ ਨਿਤ ਹੋਇਆ ਸਮੁਦਾਇ ਉਸ ਗੁਰਦੁਆਰੇ ਧਰਮਸਾਲ ਵਿੱਚ ਬਹੁਤੀ ਤੋਂ ਬਹੁਤੀ ਸਤਸੰਗਤ ਹੁੰਦੀ ਬਹੁਤੀ ਬਾਣੀ ਬਹੁਤਾ ਕੀਰਤਨ ਹੁੰਦਾ ਹੈ ਅਪਰ ਹੁਤੇ ਮੱਠ ਜਿਸ ਜਿਸ ਥਾਨ ਇਸ ਇਸੇ ਤਰ੍ਹਾਂ ਹੋਰ ਨਗਰਾਂ ਸ਼ਹਿਰਾਂ ਵਿੱਚ ਜਿੱਥੇ ਜਿੱਥੇ ਗਰੇ ਮਠ ਜੇ ਬਣੇ ਮਠਾਂ ਵਾਲੇ ਸਥਾਨ ਹੈ ਸੀ, ਘਰ ਘਰ ਭਗਨ ਦਏ ਬਚਮਾਨ। ਉਹ ਗੁਰਸਿੱਖਾਂ ਨੇ ਜਦੋਂ ਬਚਨ ਕਿਹਾ ਹੈ, ਉਹਨਾਂ ਦੇ ਬਚਨਾਂ ਨੂੰ ਮੰਨ ਕੇ ਲੋਕਾਂ ਨੇ ਸਾਰੇ ਉਹ ਮੱਥੇ ਭੰਨਤੇ, ਕਹਿੰਦੇ ਬੜਾ ਇਹਨਾਂ ਨੇ ਤੰਗ ਕਰ ਛੱਡਿਆ ਸੀ, ਜੰਤਰੀਆਂ ਨੇ ਫਾਹਾ ਵੱਢੋ ਇਹਨਾਂ ਦਾ। ਤਹਾ ਧਰਮਸ਼ਾਲਾ ਬਨਵਾਏ। ਹਾਂ, ਉੱਥੇ ਗਏ ਫਿਰ ਸਾਰਿਆਂ ਨੇ ਰਲ ਮਿਲ ਕੇ ਧਰਮ ਦੀਆਂ ਜਗਾਵਾਂ ਬਣਾ ਲਈਆਂ, ਧਰਮ ਦੇ ਸਥਾਨ ਕਾਇਮ ਕਰ ਲਏ ਹਨ। ਨਾਮ ਦਾਨ ਇਸ਼ਨਾਨ ਦ੍ਰਿੜਾਏ। ਇਸ ਤਰ੍ਹਾਂ ਸਭ ਨੂੰ ਕਹਿੰਦੇ ਸਤਨਾਮ ਵਾਹਿਗੁਰੂ ਦਾ ਨਾਮ ਜਪਣਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਧਰਮ ਦੀ ਕਿਰਤ ਕਰਕੇ ਦਾਨ, ਇਹ ਤਿੰਨੇ ਚੀਜ਼ਾਂ ਪੱਕੀਆਂ ਕਰਵਾਈਆਂ ਹਨ। ਜੰਤਰ ਮੰਤਰ ਤਹਿਤੇ ਕਰ ਦੂਰ। ਇਸ ਤਰ੍ਹਾਂ ਜਿਹੜਾ ਉਸ ਪਹਾੜੀ ਇਲਾਕੇ ਵਿੱਚ ਬੜਾ ਜੰਤਰ ਮੰਤਰ ਹੋ ਰਿਹਾ ਸੀ, ਕਹਿੰਦੇ ਸਾਰਾ ਹੀ ਦੂਰ ਕਰ ਦਿੱਤਾ ਹੈ। ਦੇਸ਼ ਵਿਦਤ ਸਿੱਖੀ ਸੁਖਪੁਰ। ਜਿੰਨਾ ਇਲਾਕਾ ਹੈ ਕਹਿੰਦੇ ਉਹ ਸਾਰਾ ਕਹਿੰਦੇ ਸਿੱਖ ਸਜ ਗਿਆ ਤੇ ਸੁਖ ਮੂਰ, ਸੁਖਾਂ ਦਾ ਜਿਹੜਾ ਮੂਲ ਸਿੱਖੀ ਮੁੱਢ ਹੈ ਉਹਨੂੰ ਧਾਰਨ ਕਰ ਲਿਆ ਸਭ ਨੇ। ਹਾਂ, ਮੂਰ ਹੈ ਦੁਰਮਤ ਸਭ ਕੀ ਕੀਨ ਵਿਨਾਸ਼। ਹਾਂ, ਜਿਹੜੇ ਗੁਰੂ ਕੇ ਸਿੱਖ ਇਹਨਾਂ ਨੇ ਸਿੱਖਿਆ ਦੇ ਦੇ ਕੇ ਜਿਹੜੀ ਖੋਟੀ ਮਨ ਸੀ ਜੰਤਰ ਮੀਤ ਭਾਗਿਆ ਵਾਲੀ ਸਾਰੀ ਖਤਮ ਕਰ ਦਿੱਤੀ ਹੈ। ਪੂਰਤ ਭਏ ਸਭਨ ਕੀ ਆਸ। ਇਸ ਤਰ੍ਹਾਂ ਕਹਿੰਦੇ ਜੋ ਇਹ ਮੰਗਦੇ ਆ ਕੋਈ ਆਸ਼ਾ ਕਰਦੇ ਆ ਉਹ ਗੁਰੂ ਕੇ ਸਿੱਖ ਪੂਰੀ ਕਰ ਦਿੰਦੇ ਹਨ। ਅਜਮਤ ਆਪਣੀ ਦੇ ਦਿਖ ਰਾਏ। ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਮਹਾਨ ਸ਼ਕਤੀ ਬਖਸ਼ੀ ਹੈ, ਕਹਿੰਦੇ ਉਹ ਜਿੱਥੇ ਲੋੜ ਪੈਂਦੇ ਉੱਥੇ ਸ਼ਕਤੀ ਦਿਖਾ ਦਿੰਦੇ ਹੈ। ਪਰੇ ਚਰਨ ਮਾਨਵ ਸਮੁਦਾਇ। ਇਸ ਕਰਕੇ ਜਿੰਨੇ ਜਾਮੂ ਇਲਾਕੇ ਦੇ ਲੋਕ ਹੈ ਸਭ ਆ ਕੇ ਇਹਨਾਂ ਦੇ ਚਰਨੀ ਢਹਿ ਪਏ। ਭਾਂਤ ਅਨੇਕਨ ਅਰਪ ਉਪਾਇਨ। ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਭੇਟਾਂ ਵਾਂ ਲਿਆ ਲਿਆ ਕੇ ਇਹਨਾਂ ਦੇ ਅੱਗੇ ਰੱਖਦੇ। ਸਤ ਸੰਗਤ ਦੇ ਭੋਜਨ ਆਏਨ। ਇਸ ਤਰ੍ਹਾਂ ਕਹਿੰਦੇ ਘਰਾਂ ਦੇ ਵਿੱਚੋਂ ਸਤਸੰਗਤ ਲਿਆ ਕੇ ਭੋਜਨ ਦੇ ਅਭਾਵ ਘਰਾਂ ਵਿੱਚੋਂ ਲਿਆ ਕੇ ਸਤਸੰਗਤ ਵਿੱਚ ਲੰਗਰ ਛਕਾਉਂਦੇ ਹਨ। ਸਗਰੋ ਦੇਸ਼ ਨਿਹਾਲ ਬਸਾਲੇ। ਜਿੰਨਾ ਕਹਿੰਦੇ ਜੰਮੂ ਦਾ ਇਲਾਕਾ ਪਹਾੜੀ ਇਲਾਕਾ ਸਾਰਾ ਕਹਿੰਦੇ ਬੜਾ ਭਾਰੀ ਨਿਹਾਲੋ ਨਿਹਾਲ ਹੋ ਗਿਆ। ਗੁਰਸਿੱਖੀ ਕੈ ਮਾਰਗ ਚਾਲੇ। ਜੰਤਰ ਮੰਤਰ ਸੀ ਉੱਥੇ ਸਾਰੇ ਗੁਰਸਿੱਖੀ ਦੇ ਰਸਤੇ ਚੱਲ ਪਏ, ਨਾ ਤੋਂ ਕੇ ਵਾਹਿਗੁਰੂ ਵਾਹਿਗੁਰੂ ਜਪਣਗੇ, ਬਾਣੀ ਪੜ੍ਹਨ ਲੱਗ ਪਏ, ਜਪਜੀ ਦੇ ਪਾਠ ਕਰਨ ਲੱਗ ਪਏ ਹਨ। ਫਿਰ ਕਟਾਰੇ ਇਸ ਵਿਦ ਦੇਸ਼। ਇਸ ਤਰ੍ਹਾਂ ਕਹਿੰਦੇ ਭਾਈ ਫਿਰਾ ਕਟਾਰਾ ਜੀ ਨੇ ਇਸ ਇਲਾਕੇ ਵਿੱਚ ਸਤਿਆਨਾਮ ਦੀਨਸ ਉਪਦੇਸ਼। ਜਿੱਥੇ ਕਿੱਥੇ ਵੀ ਗਏ ਸਭ ਨੂੰ ਸਤਿਨਾਮ ਵਾਹਿਗੁਰੂ ਜਪਣ ਦਾ ਹੀ ਉਪਦੇਸ਼ ਬਖਸ਼ਿਆ। ਕਬ ਕਬ ਦਰਸ਼ਨ ਗੁਰ ਕੋ ਆਵੇ ਹੈ। ਜਦੋਂ ਕਿਤੇ ਜੀ ਕਰਦਾ ਕਦੇ ਕਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਵੀ ਚੱਲ ਕੇ ਆ ਜਾਂਦਾ। ਪੂਜਨ ਕਰ ਪੁਨ ਤਾਹਾ ਸਿਧਾਵੇ ਹੈ। ਗੁਰੂ ਅਮਰਦਾਸ ਸਾਹਿਬ ਜੀ ਦਾ ਪੂਜਨ ਕਰਕੇ ਭਾਵ ਇਹਨਾਂ ਦਾ ਆਦਰ ਸਤਿਕਾਰ ਨਾਲ ਮੱਠਾ ਟੇਕ ਕੇ ਸੇਵਾ ਭਗਤੀ ਕਰਕੇ ਫਿਰ ਵਾਪਸ ਚਲਾ ਜਾਂਦੇ। ਇਹ ਤਾਂ ਇੱਕ ਸਿੱਖ ਸੀ, ਇੱਥੇ ਕਵੀ ਜੀ ਨੇ ਦੋ ਨਾਂ ਲੈ ਦਿੱਤੇ ਹਨ। ਬਾਈ ਮੰਜੀਆਂ ਦੇ ਵਿੱਚ ਇੱਕ ਉੱਥੇ ਨਾਮ ਇੱਕੋ ਹੀ ਆਉਂਦਾ ਹੈ। ਇਸ ਤਰ੍ਹਾਂ ਕੋਸ਼ ਵਿੱਚ ਵੀ ਜਿਹੜਾ ਕਟਾਰਾ ਹੈ ਉਹ ਲਿਖਿਆ ਹੋਇਆ ਵੀ ਇਹ ਕਤਰੀਆਂ ਦੀ ਯਾਦ ਦਾ ਇੱਕ ਗੋਤ ਹੈ, ਯਾਨੀ ਇਹ ਭਾਈ ਫਿਰੇ ਦਾ ਖੱਤਰੀ ਯਾਦ ਦਾ ਗੋਤ ਸੀ। ਇਹ ਦੋ ਸਿੱਖ ਨਹੀਂ ਸੀ, ਇੱਕੋ ਹੀ ਸਿੱਖ ਸਮਝਣਾ ਹੈ। ਇਸ ਕਰਕੇ ਬਾਈ ਮੰਜੀਆਂ ਵਿੱਚ ਜਿਹੜੀ ਇਹਨੂੰ ਬਖਸ਼ੀ ਗਈ ਇਸ ਦਾ ਨਾਮ ਵੀ ਭਾਈ ਫੇਰਾ ਜੀ ਪਾਇਆ ਹੈ। ਇਸ ਤਰ੍ਹਾਂ ਇੱਥੇ ਪ੍ਰਸੰਗ ਭਾਈ ਫੇਰਾ ਜੀ ਦਾ, ਇਸ ਤਰ੍ਹਾਂ ਇਹਨੂੰ ਗੁਰੂ ਮਹਾਰਾਜ ਨੇ ਗੁਰਮੁਖ ਪਦਵੀ ਸਿੱਖੀ ਦੇ ਪ੍ਰਚਾਰ ਲਈ ਨੀਯਤ ਕਰਕੇ ਇੱਧਰ ਪਹਾੜੀ ਇਲਾਕੇ ਵਿੱਚ ਭੇਜਿਆ। ਜਿਵੇਂ ਜਾ ਕੇ ਇਹਨੇ ਸਭ ਨੂੰ ਸਤਨਾਮ ਵਾਹਿਗੁਰੂ ਜੀ ਪਾਇਆ, ਜਿੱਥੇ ਬੜੇ ਭਾਰੀ ਮਠ ਦੇ ਵਿਕਾਰਾਂ ਦੇ ਸ਼੍ਰੀ ਅੱਡੇ ਕਰਮਾਂ ਦੇ ਅੱਡੇ ਬਣੇ ਸੀ, ਸਭ ਟੁਹਾਟ ਹੋ ਕੇ ਕੋਈ ਇੱਥੇ ਕੋਈ ਨਾਮ ਜਾਪ ਨਹੀਂ ਹੁੰਦਾ ਸੀ, ਭਜਨ ਸਿਮਰ ਨਹੀਂ ਹੁੰਦਾ ਸੀ, ਗਲਤ ਕੰਮ ਹੁੰਦੇ ਸਨ, ਜਿਸ ਕਰਕੇ ਫਿਰ ਉਹ ਮਹਾਰਾਜ ਨੇ ਜਾਣਿਆ ਵੀ ਇਹ ਸਥਾਨ ਤਾਂ ਇਕਾਂਤ ਵਿੱਚ ਬਣੇ ਸੀ ਭਜਨ ਸਿਮਰਨ ਵਾਸਤੇ, ਇੱਥੇ ਕੁਛ ਹੋਰ ਰਿਹਾ, ਜਿਸ ਕਰਕੇ ਇਹਨਾਂ ਨੂੰ ਭੇਜ ਕਰਕੇ ਉਹ ਸਾਰੇ ਅਸਥਾਨ ਢਵਾ ਢਵਾ ਕੇ ਧਰਮ ਦੀ ਜਗਾਵਾਂ ਕਾਇਮ ਕਰਕੇ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਾਠ ਜਾਪ ਵਿੱਚ ਲਾ ਦਿੱਤਾ, ਬਾਣੀ ਪੜ੍ਹ ਲਾ ਦਿੱਤਾ, ਇਸ ਤਰ੍ਹਾਂ ਗੁਰੂ ਕੇ ਲੰਗਰ ਚਲਾ ਦਿੱਤੇ। ਇਹ ਗੁਰੂ ਅਮਰਦਾਸ ਸਾਹਿਬ ਜੀ ਦਾ ਪਰਉਪਕਾਰ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਿਆ ਹੈ। ਇਸੇ ਕਰਕੇ ਭੱਟਾ ਨੇ ਕਿਹਾ ਵੀ ਤੁਹਾਡੀ ਉਪਮਾ ਮਹਾਰਾਜ ਤੁਹਾਨੂੰ, ਤੁਹਾਡੇ ਵੀ ਜਿਹੜੇ ਗੁਣ ਹੈ ਉਹ ਤਾਂ ਤੁਹਾਡੇ ਵਿੱਚ ਹੀ ਹੈ, ਤੁਹਾਡੇ ਗੁਣਾਂ ਦਾ ਵੀ ਕੋਈ ਜੇ ਕਥਨ ਕਰੇ ਤੇ ਗੁਣ ਕਥਨ ਨਹੀਂ ਕੀ ਸਜਾ ਸਕਦੇ। ਕਨ ਹਰ ਬੂੰਦ ਬਸਰੋ ਮਾਵਲ ਕੁਸੁਮ ਬਸੰਤ ਗਣੰਤ ਨਾ ਆਵੈ, ਜਿਵੇਂ ਬੱਦਲ ਵਿੱਚੋਂ ਉਹ ਪਾਣੀ ਦੀਆਂ ਬੂੰਦਾਂ ਬਰਸਦੀਆਂ ਹੁੰਦੀਆਂ ਹਨ ਤੇ ਉਹਨਾਂ ਨੂੰ ਕੋਈ ਗਿਣ ਕੇ ਥੋੜ੍ਹੋ ਦੱਸ ਸਕਦਾ ਵੀ ਇੰਨੀਆਂ ਬੱਦਲ ਵਿੱਚੋਂ ਪਾਣੀ ਦੀਆਂ ਬੂੰਦਾਂ ਧਰਤੀ 'ਤੇ ਬਰਸੀਆਂ ਡਿੱਗੀਆਂ ਹਨ। ਕੋਈ ਸ਼ਕਤੀ ਵਾਲਾ ਕਹਿ ਦੇ ਵੀ ਹਾਂ ਇਹ ਵੀ ਇੰਨੀਆਂ ਬੱਦਲ ਦੀਆਂ ਬੂੰਦਾਂ ਧਰਤੀ 'ਤੇ ਪਾਣੀ 'ਤੇ ਡਿੱਗੀਆਂ, ਮੈਂ ਆਪਣੀ ਕਰਾਮਾਤ ਸ਼ਕਤੀ ਨਾਲ ਗਿਣ ਲਈਆਂ ਅਤੇ ਗਿਣ ਕੇ ਦੱਸਦੇ ਤਸ ਯਥਾਰਥ ਮੰਨਿਆ ਹੋ ਸਕਦਾ। ਇਸੇ ਤਰ੍ਹਾਂ ਧਰਤੀ ਉੱਪਰ ਜਿੰਨੀ ਰੋਮਾਵਲੀ, ਜਿੰਨੀ ਬਨਸਪਤੀ ਹੈ, ਜਿੰਨੇ ਤਰ੍ਹਾਂ ਦੇ ਦਰਖਤ ਹੈ, ਉਹਨਾਂ ਦਾ ਪੱਤਾ ਪੱਤਾ ਗਿਣਨਾ ਔਖਾ ਹੈ। ਜੇ ਕੋਈ ਕਹੇ ਵੀ ਮੈਂ ਆਪਣੀ ਤਾਕਤ ਨਾਲ ਗਿਣ ਦਿੱਤੇ, ਇਹ ਦਰਖਤ ਇੰਨੇ, ਉਹਨਾਂ ਦੇ ਪੱਤਰ ਇੰਨੇ, ਆਹ ਇੰਨੇ ਇੰਨੇ, ਉਹਨਾਂ ਦੇ ਟਾਹਣੇ ਟਾਹਣੀਆਂ ਹਨ, ਇੰਨੇ ਕੋ ਆਹ ਫਲ ਫੁੱਲ ਦਿੰਦੇ, ਇੰਨੀਆਂ ਕਿਸਮਾਂ ਹੈ, ਕੋਈ ਸੱਚ ਮੰਨਿਆ ਜਾ ਸਕਦਾ। ਇਸ ਤਰ੍ਹਾਂ ਕੁਸਮ ਬਸੰਤ ਗਣੰਤ ਨਾ ਆਵੇ, ਬਸੰਤ ਰੁੱਤ ਵੀ ਜਦੋਂ ਕਿਤੇ ਫੁੱਲ ਗਿਣ ਖਿੜਦੇ ਹਨ ਉਹ ਨਹੀਂ ਗਿਣੇ ਜਾ ਸਕਦੇ। ਕੋਈ ਕਹੇ ਵੀ ਮੈਂ ਗਿਣਤੇ ਹੈ, ਕਿਉਂਕਿ ਹਰ ਸਾਲ ਬਸੰਤ ਰੁੱਤ ਆ ਜਾਂਦੀ ਹੈ ਅਤੇ ਕਰੋੜਾਂ ਹੀ ਫੁੱਲ ਖਿੜਦੇ, ਕਿਹੜਾ ਗਿਣੂਗਾ ਉਹਨਾਂ ਨੂੰ। ਪਰ ਜੇ ਕੋਈ ਕਹੇ ਵੀ ਹਾਂ ਮੈਂ ਗਿਣ ਦਿੱਤੇ ਹੈ, ਸੱਚ ਮੰਨਿਆ ਜਾ ਸਕਦਾ ਹੈ। ਇਸੇ ਤਰ੍ਹਾਂ ਰਾਕਸ਼ਸ ਕਿਰਨ ਉਧਰ ਸਾਗਰ ਕੋ, ਇਹ ਸੂਰਜ ਦੀਆਂ ਕਿਰਨਾਂ ਅਤੇ ਚੰਦਰਮਾ ਦੀਆਂ ਕਿਰਨਾਂ ਬੇਅੰਤ ਹੈ। ਜਦੋਂ ਤੋਂ ਹੋਂਦ ਵਿੱਚ ਆਏ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਕਿਰਨਾਂ ਇਹ ਪ੍ਰਕਾਸ਼ਮਈ ਨਿਕਲੀਆਂ ਇਹਨਾਂ ਵਿੱਚੋਂ, ਉਹ ਨਹੀਂ ਕੋਈ ਗਿਣ ਕੇ ਦੱਸ ਸਕਦਾ ਹੈ। ਇਸੇ ਤਰ੍ਹਾਂ ਜਿਹੜਾ ਕੋਈ ਸਮੁੰਦਰ ਦਾ ਪੇਟ ਹੈ, ਸਮੁੰਦਰ ਦੀ ਡੂੰਘਾਈ ਹੈ, ਕਿੰਨਾ ਕੁ ਡੂੰਘਾ, ਕਿੰਨਾ ਕੁ ਚੜਾਈ ਵਿੱਚ ਹੈ, ਉਹ ਨਹੀਂ ਉਹਦਾ ਹੱਥ ਆਉਂਦਾ ਹੈ, ਨਹੀਂ ਹਿਸਾਬ ਆਉਂਦਾ। ਪਰ ਜੇ ਕੋਈ ਕਹੇ ਵੀ ਇੰਨਾ ਡੂੰਘਾ ਹੈ ਸਮੁੰਦਰ, ਇੰਨਾ ਲੰਬਾਈ ਚੜਾਈ ਉਚਾਈ 'ਚ ਹੈ, ਮੰਨਿਆ ਜਾ ਸਕਦਾ। ਗੰਗ ਤਰੰਗ ਅੰਤ ਕੋ ਪਾਵ ਹੈ, ਜਿਵੇਂ ਗੰਗਾ ਦੀਆਂ ਤਰੰਗਾਂ ਛੱਲਾਂ ਉੱਠ ਰਹੀਆਂ, ਲਹਿਰਾਂ ਉੱਠ ਰਹੀਆਂ, ਉਹਨਾਂ ਦਾ ਕੌਣ ਕੀ ਅੰਤ ਪਾ ਸਕਦਾ। ਪਰ ਕੋਈ ਸ਼ਕਤੀਵਾਨ ਸਿੱਧ ਪੁਰਸ਼ ਕਹਿ ਰਹੇ ਵੀ ਇੰਨੀਆਂ ਉੱਠੀਆਂ ਹੁਣ ਤੱਕ ਛੱਲਾਂ ਲਹਿਰਾਂ, ਮੈਂ ਗਿਣ ਲਈਆਂ ਤਾਂ ਸੱਚ ਮੰਨਿਆ ਜਾ ਸਕਦਾ। ਹਾਂ ਇਸ ਤਰ੍ਹਾਂ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ। ਹੇ ਭੱਲਿਆਂ ਦੀ ਅੰਸ ਵੰਸ਼ ਵਿੱਚ ਪੈਦਾ ਹੋਣ ਵਾਲੇ ਗੁਰੂ ਅਮਰਦਾਸ ਸਾਹਿਬ ਜੀ, ਤੁਹਾਡੇ ਜਿਹੜੇ ਗੁਣ ਹੈ ਉਹਨਾਂ ਨੂੰ ਨਹੀਂ ਕੋਈ ਗਿਣ ਕੇ ਦੱਸ ਸਕਦਾ, ਨਾ ਤੁਹਾਡੀ ਕੋਈ ਉਪਮਾ ਨੂੰ ਬਿਆਨ ਕਰ ਸਕਦਾ ਵੀ ਏਡੀ ਤੁਹਾਡੀ ਉਪਮਾ ਹੈ। ਆਹ ਜਿਹੋ ਜਿਹੇ ਆ ਮਹਾਨ ਹੋ, ਇਸੇ ਤਰ੍ਹਾਂ ਤੁਹਾਡੀ ਮਹਾਨ ਉਪਮਾ ਮਹਾਨ ਹੀ ਗੁਣਾਂ ਵਿੱਚ ਗਿਣ ਮਿੰਟ ਵਿੱਚ ਨਹੀਂ ਆ ਸਕਦੇ ਹਨ। ਵੈਸੇ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਸ ਤਰ੍ਹਾਂ ਇਹਨਾਂ ਨੂੰ ਸਿੱਖੀ ਬਖਸ਼ੀ, ਗੁਰੂ ਪਦਵੀ ਬਖਸ਼ੀ, ਉਹ ਪ੍ਰਸੰਗ ਸੁਣਿਆ ਹੈ। ਹੁਣ ਇੱਥੇ ਸਮਾਪਤੀ ਹੈ ਜੀ। ਫਿਰੇ ਕਟਾਰੇ ਇਸ ਬਿਦ ਦੇਸ਼, ਸਤਿਨਾਮ ਦੀਨਸ ਉਪਦੇਸ਼, ਕਬ ਕਬ ਦਰਸ਼ਨ ਗੁਰ ਕੋ ਆਵੈ ਹੈ, ਪੂਜਨ ਕਰ ਪੁਨ ਤਹਾ ਸਿਧਾਵੈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ, अवनाशी अगनाश हे पूर्ण हे सर्व मैं दुख पंजन गुणतास हे संगी हे निरंकार हे निर्गुण सबटे हे गोविंद हे गुण निधान जांकै सदा भवे हे अपरंपर हर हरे हैपी हो बनहार हे संतां कै सदा संग निदाराय आधार हे ठाकुर हो दासरो मैं निर्गुण गुण नहीं कोई नानक दीजै नाम दान रखो ये प्रभु आए प्रभु शरणांगति कृपा निध दयाल एक अखर हर मन वस्त नानक होत निहाल वाहिगुरु नाम जहाज है चढ़े सो तरे पार जो सरदा कर सेवन दे गुरु पारे उतारन हार जो सरदा कर सेवन दे गुरु पारे उतारन हार तुम ठाकुर